ਤੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਅਮਰੀਕ ਜੱਸਲ ਜੀ, ਜਿਹੜੇ ਸਾਡੇ ਨਾਲ ਦੇ ਰੂਬਰੂ ਹੋ ਚੁੱਕੇ ਨੇ। ਨਵੀਂ ਪੀੜ੍ਹੀ ਦੇ ਵਿੱਚੋਂ ਬਹੁਤ ਘੱਟ ਜਿਹੜੇ ਗਾਇਕ ਨੇ ਸੂਫੀ ਗਾਇਕੀ ਅਪਣਾਈ ਹੈ, ਤੇ ਜਿਹੜੇ ਅਮਰੀਕ ਜੱਸਲ ਨੇ ਉਹ ਉਹਨਾਂ ਸੂਫੀ ਗਾਇਕਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਇਸ ਨੂੰ ਚੁਣਿਆ। ਉਹਨਾਂ ਦੇ ਨਾਲ ਖੁੱਲੀਆਂ ਗੱਲਾਂ ਕਰਦੇ ਹਾਂ, ਬਹੁਤ ਸਾਰੇ ਸਵਾਲ ਕਰਦੇ ਹਾਂ ਕਿ ਸੂਫੀ ਗਾਇਕੀ ਵੱਲ ਕਿਸ ਤਰ੍ਹਾਂ ਆਏ, ਉਹਨਾਂ ਦਾ ਜਿਹੜਾ ਬਚਪਨ ਸੀ ਉਹ ਕਿਸ ਤਰ੍ਹਾਂ ਬੀਤਿਆ, ਤੇ ਇਹ ਰੁਝਾਨ ਸੀ ਜਿਵੇਂ ਗਾਇਕੀ ਦਾ ਉਹ ਕਿਵੇਂ ਪੈਦਾ ਹੋਇਆ। ਅਮਰੀਕ ਜੱਸਲ ਜੀ, ਰਾਬਤਾ ਰੇਡੀਓ ਦੇ ਪ੍ਰੋਗਰਾਮ ਖੁੰਡ ਚਰਚਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਜੀ। ਜੀ, ਸਭ ਤੋਂ ਪਹਿਲਾਂ ਸਵਾਲ ਜਿੱਦਾਂ ਅਕਸਰ ਹੁੰਦਾ ਹੀ ਹੈ, ਕਿਉਂਕਿ ਜਿੱਦਾਂ ਕਿਹਾ ਜਾਂਦਾ ਕਿ ਜਿਹੜਾ ਬੱਚੇ ਦਾ ਹੈਗਾ ਚਿਹਨ ਚੱਕਰ ਹੈ ਜਿਹੜਾ, ਤਾਂ ਭੰਗੂੜੇ ਦੇ ਵਿੱਚ ਹੀ ਪਹਿਚਾਣਿਆ ਜਾਂਦਾ। ਬਹੁਤ ਸਾਰੇ ਹੁੰਦੇ ਨੇ ਇਸ ਜਿਹੇ ਜਿਹੜੇ ਬਚਪਨ ਦੇ ਵਿੱਚ ਹੀ ਮਾਂ ਦੀ ਗੋਦੀ ਦੇ ਵਿੱਚ ਹੀ ਹੁੰਦੇ ਨੇ, ਤਾਂ ਜਦੋਂ ਮਿਊਜ਼ਿਕ ਵੱਜਦਾ ਤਾਂ ਉੱਥੇ ਉਹਨਾਂ ਦੇ ਹੱਥ ਪੈਰ ਵੱਜਣ ਲੱਗ ਜਾਂਦੇ ਨੇ, ਤਾਂ ਕਈ ਵਾਰੀ ਹੱਸਦੀਆਂ ਮਾਵਾਂ ਕਹਿੰਦੀਆਂ ਨੇ ਕਿ ਲੱਗਦਾ ਤਾਂ ਗਾਇਕ ਬਣੂਗਾ ਜੇ, ਜਦੋਂ ਵੀ ਆਵਾਜ਼ ਆਉਂਦੀ ਹੈ ਗਾਣੇ ਦੀ ਉਹਦੀ ਇਹਦੇ ਹੱਥ ਪੈਰ ਚੱਲਣ ਲੱਗ ਜਾਂਦੇ ਨੇ। ਸੋ ਕੁਛ ਬਹੁਤ ਸਾਰੇ ਅਜਿਹੇ ਵੀ ਹੁੰਦੇ ਨੇ ਸਾਡੇ ਜਿਹੜੇ ਨੌਜਵਾਨ ਹੁੰਦੇ ਨੇ ਜਿਹੜੇ ਸਮੇਂ ਦੇ ਨਾਲ ਗਾਇਕਾਂ ਨੂੰ ਸੁਣ ਕੇ ਉਹਨਾਂ ਦੇ ਤਾਨ ਨਾਲ ਤਾਨ ਮਿਲਾਉਂਦੇ ਨੇ, ਤੇ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਗਾਇਕੀ ਹੈ ਸਭ ਤੋਂ ਜ਼ਿਆਦਾ ਸਕੂਨ ਦੇਣ ਵਾਲਾ ਕਾਰਜ ਹੈਗਾ, ਕਿ ਕਿਉਂ ਨਾ ਹੈ ਇਸ ਸਕੂਨ ਵਾਲੇ ਕਾਰਜ ਵੱਲ ਜਾਇਆ ਜਾਵੇ। ਸੋ ਜੇ ਅਮਰੀਕ ਜੱਸਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਤਲਬ ਵੀ ਜਿਹੜਾ ਗਾਇਕੀ ਦਾ ਸਫ਼ਰ ਹੈ ਉਹ ਕਿੱਧਰੋਂ ਆਕਰਸ਼ਿਤ ਹੋਏ, ਕਿੱਧਰੋਂ ਸ਼ੁਰੂਆਤ ਹੋਈ ਤੇ ਕਿਵੇਂ ਇਹਦਾ ਹੈਗਾ ਪਹਿਲਾ ਕਦਮ ਚੁੱਕਿਆ ਅਮਰੀਕ ਜੱਸਲ ਜੀ ਨੇ? ਹਾਂਜੀ, ਮੇਰੇ ਚਾਚਾ ਜੀ ਤੇ ਬਾਬਾ ਜੀ ਇਹ ਡਰਾਮੇ ਕਰਦੇ ਹੁੰਦੇ ਸੀਗੇ ਜੀ। ਜੀ ਹਾਂਜੀ, ਉਹਨਾਂ ਨੂੰ ਸ਼ੁਰੂ ਤੋਂ ਹੀ ਸਾਡੇ ਖੂਨ ਤੋਂ ਚੱਲਦੀ ਆ ਰਹੀ ਹੈ ਗਾਇਕੀ, ਪੁਰਸ਼ਾਂ ਤੋਂ ਚੱਲਦੀ ਆ ਰਹੀ ਹੈ। ਤੇ ਚਾਚਾ ਜੀ ਸਾਡੇ ਗਾਉਂਦੇ ਸੀ, ਉਹਨਾਂ ਦੇ ਕੋਲੇ ਬਹਿੰਦਾ ਸੀਗਾ ਮੈਂ ਜੀ। ਕਦੀ ਉਹਨਾਂ ਨਾਲ ਡਫਲੀ ਵਜਾਉਣੀ ਸ਼ੁਰੂ ਕਰ ਦੇਣੀ, ਕਦੀ ਟੇਬਲ ਵਜਾਉਣਾ ਸ਼ੁਰੂ ਕਰ ਦੇਣਾ ਜੀ, ਤੇ ਉਹਨਾਂ ਦੇ ਫਿਰ ਬੈਕ ਤੇ ਗਾਉਣਾ, ਫਿਰ ਰੁਝਾਨ ਵੱਧ ਗਿਆ, ਕਾਲਜ ਵੱਲ ਗਏ। ਕਾਲਜ ਚ ਇੱਕ ਦੋ ਵਾਰੀ ਪ੍ਰੋਫੈਸਰ ਨੇ ਸੁਣਿਆ ਤੇ ਉਹਨਾਂ ਨੇ ਪ੍ਰੇਰਿਤ ਕੀਤਾ ਵੀ ਤੇਰੀ ਆਵਾਜ਼ ਜੱਸਲ ਬਹੁਤ ਅੱਛੀ ਆ, ਵੀ ਤੁਸੀਂ ਅਸੀਂ ਸਾਡੀ ਹੈਲਪ ਕਰਦੇ ਹਾਂ, ਤੂੰ ਜੋ ਵੀ ਅਸੀਂ ਕਰ ਸਕਦੇ ਹਾਂ ਕਰਾਂਗੇ, ਤੇ ਤੂੰ ਇਸ ਲਾਈਨ ਨੂੰ ਅੱਗੇ ਲੈ ਕੇ ਜਾ ਜੀ। ਹਾਂਜੀ, ਤੇ ਇਸ ਤਰੀਕੇ ਨਾਲ ਸਾਡੀ ਸ਼ੁਰੂਆਤ ਹੋਈ ਜੀ। ਜੀ, ਮਤਲਬ ਤੁਹਾਨੂੰ ਮਤਲਬ ਕੋਈ ਏਦਾਂ ਦੀ ਮੁਸ਼ਕਿਲ ਦਾ ਸਾਹਮਣਾ ਤਾਂ ਨਹੀਂ ਫਿਰ ਕਰਨਾ ਪਿਆ ਜਦੋਂ ਘਰ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਸੀ, ਗਾਇਕੀ ਵਾਲਾ ਮਾਹੌਲ ਸੀ, ਤਾਂ ਇਹਦਾ ਮਤਲਬ ਸਿੱਧਮ ਸਿੱਧਾ ਇਹ ਹੈਗਾ ਕਿ ਤੁਹਾਨੂੰ ਇੱਕ ਤਰ੍ਹਾਂ ਨਾਲ ਉਤਸ਼ਾਹਿਤ ਮਤਲਬ ਕੀਤਾ ਗਿਆ ਘਰਦਿਆਂ ਵੱਲੋਂ ਵੀ? ਹਾਂ, ਘਰਦਿਆਂ ਵੱਲੋਂ ਤਾਂ ਕੋਈ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਸੀਗੀ, ਉਹ ਤਾਂ ਹਰ ਹਾਲਤ ਚਾਹੁੰਦੇ ਸੀਗੇ ਵੀ ਇਹ ਬੱਚਾ ਜਿਹੜੀ ਲਾਈਨ ਵਿੱਚ ਹੈਗਾ ਵੀ ਇਹ ਗਾਂ ਇਸੇ ਲਾਈਨ ਵਿੱਚ ਤਰੱਕੀ ਕਰੇ ਜੀ। ਤਾਂ ਇਹ ਅਲੱਗ ਗੱਲ ਸੀਗੀ ਵੀ ਘਰ ਦੇ ਪੈਸੇ ਪੱਖੋਂ ਸਪੋਰਟ ਨਹੀਂ ਕਰਦੇ ਸੀ, ਉਸੇ ਹੀ ਮਤਲਬ ਲਾਈਨ ਦੇ ਵਿੱਚ ਮਿੱਤਰਾਂ ਦੋਸਤਾਂ ਨੇ ਕਾਫੀ ਖੂਬ ਕਾਲਜ ਵਿੱਚ ਇੱਧਰ ਉੱਧਰ ਹੋ ਮਿੱਤਰ ਦੋਸਤ ਜਿਹੜੇ ਵਧੀਆ ਸੀਗੇ ਉਹਨਾਂ ਨੇ ਸਹਿਯੋਗ ਕੀਤਾ, ਕੈਸਟ ਦੀ ਰਿਕਾਰਡਿੰਗ ਤੇ ਪੈਸੇ ਲਾਏ, ਫਿਰ ਚਲਦਿਆਂ ਚਲਦਿਆਂ ਏਦਾਂ ਮੰਜ਼ਿਲ ਤੈਅ ਹੁੰਦੀ ਗਈ ਤੇ ਆਪਣੇ ਆਪ ਚ ਨਿਖਾਰ ਆਉਂਦਾ ਹੀ ਆ ਜੀ। ਜੀ, ਅੱਛਾ, ਜੇ ਸ਼ੁਰੂਆਤ ਦੀ ਗੱਲ ਜਿੱਦਾਂ ਤੁਸੀਂ ਕੀਤੀ ਹੈ ਕਿ ਘਰਦਿਆਂ ਵੱਲੋਂ ਸਪੋਰਟ ਤਾਂ ਮਿਲੀ ਪਰ ਆਰਥਿਕ ਸਪੋਰਟ ਨਹੀਂ ਮਿਲੀ, ਤਾਂ ਜਦੋਂ ਤੁਹਾਡਾ ਮਤਲਬ ਸ਼ੁਰੂਆਤ ਦੇ ਵਿੱਚ ਤੁਹਾਡੀਆਂ ਤੁਸੀਂ ਲੈਬੱਧ ਗੀਤ ਗਾਉਂਦੇ ਸੀ ਘਰ ਦੇ ਵਿੱਚ, ਤਾਂ ਕਿੰਨਾ ਕੁ ਪ੍ਰੋਤਸਾਹਨ ਮਿਲਦਾ ਸੀ ਜਾਂ ਫਿਰ ਕਿਤੇ ਨਾ ਕਿਤੇ ਸੁਰ ਤਾਲ ਦੇ ਵਿੱਚ ਕੋਈ ਫਰਕ ਆਉਂਦਾ ਹੋਣਾ, ਇਹ ਝੁੜਕ ਝੁੜਕ ਵੀ ਪੈਂਦੀ ਹੋਣੀ ਹੈ, ਜਾਂ ਫਿਰ ਮਤਲਬ ਤੁਸੀਂ ਇਹ ਇੰਨੇ ਹੀ ਜ਼ਿਆਦਾ ਆਪਣੇ ਆਪ ਪਰਫੈਕਟ ਹੁੰਦੇ ਗੇ ਮਤਲਬ ਘਰਦਿਆਂ ਵੱਲੋਂ ਜਦੋਂ ਗੀਤ ਸੁਣੇ ਜਾਂਦੇ ਸੀ ਜਿੱਦਾਂ ਤੁਸੀਂ ਦੱਸੀ ਹੈ ਦਾਦਾ ਜੀ ਜਾਂ ਡੈਡੀ ਜਾਂ ਚਾਚਾ ਜੀ ਕਰਦੇ ਸੀ ਕਿ ਉਹ ਜਦੋਂ ਮਤਲਬ ਇੱਕ ਸੁਰ ਦੇ ਵਿੱਚ ਗਾਉਂਦੇ ਸੀ ਉਹਨਾਂ ਮੁਤਾਬਕ ਤੁਹਾਨੂੰ ਸੁਰਾਂ ਦਾ ਪਤਾ ਲੱਗਦਾ ਗਿਆ? ਹਾਂਜੀ ਹਾਂਜੀ, ਬਿਲਕੁਲ ਜੀ। ਦਰਅਸਲ ਚਾਚਾ ਜੀ ਕੋਲ ਬੈਠ ਕੇ, ਬਾਬਾ ਜੀ ਕੋਲ ਬੈਠ ਕੇ ਸੁਰ ਤੇ ਤਾਲ ਦੀ ਕਾਫੀ ਮਤਲਬ ਨੌਲੇਜ ਮੈਨੂੰ ਹੋਈ ਆ। ਘੱਟੋ ਘੱਟ ਜੇ ਆਪ ਨੇ ਤਾਂ ਘੱਟੋ ਘੱਟ ਇੰਨਾ ਜ਼ਰੂਰ ਸੀਗਾ, ਪਤਾ ਲੱਗਦਾ ਸੀਗਾ ਵੀ ਇਹ ਸੁਰ ਤੇ ਤਾਲ ਹੁੰਦਾ ਕੀ ਆ ਜੀ। ਹਾਂਜੀ, ਤੇ ਘਰ ਵਿੱਚ ਥੋੜਾ ਜਿਹਾ ਰੋਮਾਂਟਿਕ ਮਾਹੌਲ ਵੀ ਹੁੰਦਾ ਜੀ, ਸਵੇਰ ਸ਼ਾਮੀ ਅਸੀਂ ਪ੍ਰੈਕਟਿਸ ਕਰਨੀ, ਰਿਆਜ਼ ਕਰਨਾ, ਤੇ ਉਹਨਾਂ ਨੇ ਕਹਿਣਾ ਨਿਆਣੇ ਸੁੱਤੇ ਆ ਜੀ, ਤੁਸੀਂ ਆਪਣਾ ਹੀ ਰਾਂਝਾ ਰਾਜੀ ਕਰਦੇ ਰਹਿੰਦੇ ਆ, ਇਹਨਾਂ ਦਾ ਥੋੜਾ ਖਿਆਲ ਰੱਖਿਆ ਕਰੋ ਜੀ। ਤੇ ਫਿਰ ਵੀ ਉਹਨਾਂ ਮਤਲਬ ਰਝੇਣਿਆਂ ਵਿੱਚੋਂ ਟਾਈਮ ਕੱਢ ਕੇ ਸਾਈਡ ਤੇ ਹੋ ਕੇ ਦੂਜੇ ਕਮਰੇ ਤੋਂ ਤੀਜੇ ਕਮਰੇ ਤੇ ਜਾ ਕੇ ਅਸੀਂ ਫਿਰ ਵੀ ਮਿਹਨਤ ਕਰਕੇ ਤਾਂ ਜਿੱਥੇ ਵੀ ਅੱਜ ਹੈਗੇ ਆ ਮੁਕਾਮ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਾਸਲ ਕੀਤਾ ਜੀ। ਅੱਛਾ, ਅਮਰੀਕ ਜੱਸਲ ਜੀ, ਜਿੱਦਾਂ ਮਤਲਬ ਤੁਸੀਂ ਘਰ ਵੱਲੋਂ ਤਾਂ ਸਿੱਖਿਆ ਦਿੱਖਿਆ ਮਿਲੀ ਹੋਈ ਜਾਂ ਤੁਹਾਨੂੰ ਸੁਰ ਤਾਲ ਦਾ ਪਤਾ ਲੱਗ ਗਿਆ, ਇਸ ਤੋਂ ਇਲਾਵਾ ਕੋਈ ਗੁਰੂ ਵੀ ਧਾਰਿਆ? ਹਾਂਜੀ ਬਿਲਕੁਲ ਜੀ, ਸਾਡੇ ਸਤਾਰ ਵਾਦਕ ਆ ਜੀ, ਸਾਡੇ ਬਲਰਾਮ ਵਰਮਾ ਜੀ ਜੋ ਦਿੱਲੀ ਰਹਿੰਦੇ ਸੀਗੇ ਬਜਵਾੜਾ ਘਰਾਣੇ ਵਿੱਚੋਂ ਜੀ, ਉਹ ਉਹਨਾਂ ਨੇ ਇੱਕ ਦਿਨ ਮੈਂ ਆਪਣੀ ਘੜੀ ਠੀਕ ਕਰਾਉਂਦਾ ਪਿਆ ਸੀਗਾ ਤੇ ਉਹ ਘੜੀ ਦੇ ਜਿਹੜਾ ਦੁਕਾਨ ਸੀ ਉੱਥੇ ਮੇਰਾ ਪੋਸਟਰ ਲੱਗਾ ਹੋਇਆ ਸੀ ਮਾਤਾ ਦੀ ਕੈਸਟ ਦਾ, ਤੇ ਉਹ ਕਦੀ ਮੇਰੇ ਮੂੰਹ ਵੱਲ ਦੇਖਦੇ ਸੀ ਕਦੀ ਪੋਸਟਰ ਵੱਲ, ਉਹ ਕਹਿੰਦੇ ਬੱਚਾ ਤੁਹਾਡੀ ਵੀ ਫੋਟੋ ਲੱਗਦੀ, ਮੈਂ ਕਿਹਾ ਹਾਂਜੀ, ਕਹਿੰਦੇ ਸੁਣਾਓ ਕੁਛ ਜੀ, ਮੈਂ ਕਿਹਾ ਜੀ ਸੁਣਾਉਂਦੇ ਹਾਂ ਜੀ, ਮੈਂ ਕਹਿੰਦਾ ਸਭ ਤੋਂ ਵਧੀਆ ਜੋ ਤੁਹਾਡਾ ਲੱਗਦਾ ਉਹ ਸੁਣਾਓ, ਮੈਂ ਸੁਣਾਇਆ, ਮੈਨੂੰ ਕਹਿੰਦੇ ਬਿਲਕੁਲ ਗਲਤ ਆ ਤੇ ਬੇਸੁਰਾ ਆ। ਅੱਛਾ, ਤੇ ਮੈਂ ਕਿਹਾ ਜੀ ਦੇਖੋ ਜੇ ਅਸੀਂ ਤਾਂ ਅਨੁਭਵ ਆ ਨਹੀਂ ਪਤਾ ਹਨਾ, ਤੇ ਤੁਸੀਂ ਜੇ ਅਸੀਂ ਸੁਰਖ ਚ ਹੈ ਤੁਹਾਡਾ ਫਰਜ਼ ਬਣਦਾ ਹੁਣ ਗੁਰੂ ਲੋਕ ਆ ਵੀ ਤੁਸੀਂ ਸਾਨੂੰ ਰਾਹ ਤੇ ਲਿਆਓ ਤੇ ਸੁਰ ਪੱਕਾ ਕਰੋ ਸਾਡਾ, ਤੇ ਉਹ ਮੈਨੂੰ ਕਹਿੰਦੇ ਘਰ ਤੁਹਾਡਾ ਕਿੰਨੀ ਦੂਰ ਹੈਗਾ, ਮੈਂ ਕਿਹਾ ਕਿਲੋਮੀਟਰ ਹੈਗਾ ਜੀ, ਕਹਿੰਦੇ ਚਲੋ ਘਰ, ਘਰ ਗਏ ਤੇ ਉਹਨੇ ਫਿਰ ਮੈਨੂੰ ਤਲੀਮ ਦਿੱਤੀ ਦੱਸਿਆ, ਫਿਰ ਮੈਂ ਪੂਰਾ ਸਾਲ ਉਹਨਾਂ ਨੂੰ ਹਰ ਸੰਡੇ ਉਹਨਾਂ ਦੇ ਘਰੋਂ ਲੈਣ ਜਾਣਾ, ਸਵੇਰੇ ਮੋਰਨਿੰਗ ਟਾਈਮ ਤੇ ਸ਼ਾਮ ਨੂੰ ਛੱਡਣ ਜਾਣਾ, ਇਹ 3 ਸਾਲ ਇਹ ਕੰਮ ਚੱਲਦਾ ਰਿਹਾ ਜੀ ਆਪਣਾ ਜੀ। ਸੋ ਜਿੱਦਾਂ ਕਹਿੰਦੇ ਨੇ ਕਿ ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲਦਾ, ਸੋ ਬਿਲਕੁਲ ਬਿਲਕੁਲ ਬਿਲਕੁਲ ਆਪਣੇ ਆਪ ਚ ਬੰਦਾ ਪ੍ਰਬੰਧ ਹੁੰਦਾ, ਆਪਣੇ ਆਪ ਨੂੰ ਸਮਝਦਾ ਵੀ ਮੈਂ ਪਤਾ ਨੀ ਬਹੁਤ ਵੱਡਾ ਸਟਾਰ ਆ ਜਾਂ ਬਹੁਤ ਵਿਦਾਨ ਆ, ਲੋਕਲ ਜਿੰਨਾ ਚਿਕਰ ਗੁਰੂ ਲੋਕਾਂ ਦੀ ਪਰਖ ਵਿਚ ਨੀ ਹੁੰਦਾ ਉਹ ਚਿਕਰ ਬੰਦਾ ਕੁਛ ਨੀ ਹੁੰਦਾ ਜੀ, ਉਹਨਾਂ ਨੇ ਆਪਣੀ ਪਰਖ ਵਿਚ ਲਿਆਂਦਾ ਤੇ ਉਸ ਤੋਂ ਬਾਅਦ ਜੋ ਉਹਨਾਂ ਨੂੰ ਚੰਗਾ ਲੱਗਾ ਜੋ ਮੈਨੂੰ ਚੀਜ਼ ਚਾਹੀਦੀ ਸੀ ਉਹਨਾਂ ਨੇ ਸਿਖਾਈ ਮੈਨੂੰ, ਤੇ ਅੱਜ ਮੈਂ ਸਟੇਜ ਵਧੀਆ ਸਟੇਜ ਕਰਨ ਦੇ ਕਾਬਲ ਮੰਨਦਾ ਆਪਣੇ ਆਪ ਨੂੰ, ਪਹਿਲਾਂ ਬੇਸ਼ਕ ਮੈਂ ਜਿੰਨੀਆਂ ਵੀ ਗੈਸਟਾਂ ਕੱਢੀਆਂ ਸੀ ਜੋ ਵੀ ਕੀਤਾ ਸੀਗਾ ਆਪਣੇ ਆਪ ਚ ਬਿਲਕੁਲ ਸਹੀ ਸੀਗਾ, ਪਰ ਉਹਨਾਂ ਦੀ ਨਜ਼ਰ ਵਿਚ ਮੈਂ ਬਿਲਕੁਲ ਜ਼ੀਰੋ ਸੀਗਾ, ਪਰ ਉਹਨੇ ਜ਼ੀਰੋ ਤੋਂ ਮੈਨੂੰ ਹੀਰੋ ਬਣਾਉਣ ਦੀ ਲਾਈਨ ਵਿਚ ਲਿਆਂਦਾ, ਬਾਕੀ ਮਿਹਨਤ ਆ ਜੀ ਮਿਹਨਤ ਕਰਦੇ ਰਹੇ ਥੋੜੀ ਬਹੁਤੀ। ਬਿਲਕੁਲ ਅਮਰਿਕਜੀਤ ਸਰ ਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਅਗਲਾ ਸਵਾਲ ਕਰਾਂ, ਮੈਂ ਚਾਹੂੰਗੀ ਕਿ ਸਾਡੇ ਰਾਬਤਾ ਪਰਿਵਾਰ ਜਿਹੜੇ ਬੜੇ ਗੌਰ ਨਾਲ ਤੁਹਾਨੂੰ ਸੁਣ ਰਹੇ ਨੇ, ਉਹਨਾਂ ਦੇ ਸਪੁਰਦ ਕੋਈ ਨਾ ਕੋਈ ਤੁਸੀਂ ਆਪਣੀ ਜਿਹੜੀ ਖੂਬਸੂਰਤ ਹੈਗਾ ਗੀਤ ਉਹ ਪੇਸ਼ ਕਰੋ। ਠੀਕ ਹੈ ਜੀ, ਮੇਰਾ ਐਲਬਮ ਜਿਸ ਦੇ ਵਿੱਚ ਗੀਤ ਹੈਗਾ ਜੀ ਉਹ ਸੁਣਾਉਣਾ ਜੀ। ਉਂਝ ਕੇ ਚਿੜੀਆਂ ਅਖਵਾਵਣ, ਮਾਪਿਆਂ ਦੀ ਸਦਾ ਖੈਰ ਮਨਾਵਣ, ਉਂਝਾਂ ਤੇ ਚਿੜੀਆਂ ਅਖਵਾਵਣ, ਮਾਪਿਆਂ ਦੀ ਸਦਾ ਖੈਰ ਮਨਾਵਣ, ਇਹ ਤਾਂ ਸਿੱਧੇ ਵਸਦੇ ਘਰਾਂ ਦੀਆਂ ਕੁੰਜੀਆਂ ਨੇ, ਤੀਆਂ ਕਿੰਨੀਆਂ ਚੰਗੀਆਂ ਨੇ, ਤੀਆਂ ਕਿੰਨੀਆਂ ਚੰਗੀਆਂ ਨੇ, ਤੀਆਂ ਕਿੰਨੀਆਂ ਚੰਗੀਆਂ ਨੇ, ਤੀਆਂ ਕਿੰਨੀਆਂ ਚੰਗੀਆਂ ਨੇ, ਪੁੱਤਰ ਚਾਹੇ ਨਿੱਕੇ ਮੇਵੇ ਧੀਆਂ ਵੀ ਕਿੱਧਰੋਂ ਮਾੜੀਆਂ ਨੇ, ਕੀ ਕਸੂਰ ਸੀ ਨਾ ਦਾ ਲੋਕੋ ਕਈ ਤੰਦੂਰੀ ਸਾੜੀਆਂ ਨੇ, ਧੀਆਂ ਘਰਾਂ ਨੂੰ ਜੋੜਦੀਆਂ ਪੁੱਤ ਪਾਉਂਦੇ ਵੰਡੀਆਂ ਨੇ, ਤੀਆਂ ਕਿੰਨੀਆਂ ਚੰਗੀਆਂ ਨੇ, ਤੀਆਂ ਕਿੰਨੀਆਂ ਚੰਗੀਆਂ ਨੇ, ਕਿੰਨੀਆਂ ਚੰਗੀਆਂ ਨੇ, ਤੀਆਂ ਕਿੰਨੀਆਂ ਚੰਗੀਆਂ ਨੇ। ਅਮਰਿਕਜੀਤ ਸਰ ਜੀ, ਮਤਲਬ ਇੱਕ ਜਿਹੜੀ ਗੱਲ ਜ਼ਿਹਨ ਚ ਆਉਂਦੀ ਹੈ ਵਾਰ ਵਾਰ, ਅੱਜ ਕੱਲ ਗਾਇਕੀ ਦਾ ਜ਼ਮਾਨਾ ਹੈ ਬਹੁਤ, ਮਤਲਬ ਇੰਨਾ ਜ਼ਿਆਦਾ ਗਾਇਕ ਨੇ ਕਿ ਕਈ ਵਾਰੀ ਹੈ ਲਿਖਦੇ ਲਿਖਦੇ ਥੱਕ ਜਾਈਦਾ, ਪਰ ਜਿਹੜੀ ਹੈਗੀ ਗਾਇਕਾਂ ਦੀ ਲੜੀ ਹੈ ਉਹ ਇੰਨੀ ਲੰਮੀ ਜਾਂਦੀ ਹੈ ਕਿ ਮਤਲਬ ਵੀ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਉਹਨਾਂ ਦੇ ਨਾਂ ਲਿਖਣ ਨੂੰ। ਇਹਨਾਂ ਗਾਇਕਾਂ ਦੇ ਵਿੱਚੋਂ ਜਿੱਦਾਂ ਦਾ ਅੱਜ ਕੱਲ ਗਾਇਕੀ ਚੱਲ ਰਹੀ ਹੈ, ਜਾਂ ਜਿੱਦਾਂ ਪਿੱਛੇ ਪੌਪ ਬੜਾ ਮਸ਼ਹੂਰ ਹੋਇਆ ਸੀ, ਅੱਜ ਕੱਲ ਜਿਹੜਾ ਜ਼ੋਜ਼ੋ ਦਾ ਹੈਗਾ ਜ਼ਮਾਨਾ, ਉਹਨੇ ਵੀ ਬੜੀ ਖਲਬਲੀ ਮਚਾਈ ਰੱਖੀ ਜ਼ਮਾਨੇ ਦੇ ਵਿੱਚ, ਤੇ ਚੰਗਾ ਉਹਨਾਂ ਨੇ ਪੈਸਾ ਵੀ ਕਾਫੀ ਖੂਬ ਕਮਾਇਆ, ਪਰ ਇਹਦੇ ਵਿੱਚ ਇੱਕ ਲਾਈਨ ਤੁਸੀਂ ਨਵੀਂ ਜਿਹੜੀ ਲਿਖੀ ਹੈ ਰਚੀ ਹੈ ਜਾਂ ਜਿਹੜੀ ਲਾਈਨ ਤੇ ਤੁਰੇ ਹੋ ਸੂਫੀ ਗਾਇਕੀ ਦੀ, ਤੇ ਇਹ ਇਹਦੇ ਵੱਲ ਤੁਹਾਡਾ ਧਿਆਨ ਕਿਵੇਂ ਹੋਇਆ ਕਿ ਸੂਫੀ ਗਾਇਕੀ ਜ਼ਿਆਦਾ ਤੁਹਾਡੇ ਮਨ ਨੂੰ ਲੱਗੀ ਕਿ ਇਹੀ ਗਾਉਣੀ ਚਾਹੀਦੀ ਹੈ, ਕਿਉਂਕਿ ਜ਼ਮਾਨਾ ਕੁਛ ਹੋਰ ਡਿਮਾਂਡ ਕਰਦਾ? ਹਾਂਜੀ, ਇਹ ਇਸ ਤਰ੍ਹਾਂ ਸੀਗਾ ਜੀ, ਮੇਰੀ ਸ਼ੁਰੂ ਤੋਂ ਹੀ ਮਤਲਬ ਧਾਰਮਿਕ ਖਿਆਲਾਂ ਦੀ ਵਰਤੀ ਹੈ ਮੇਰੀ ਸ਼ੁਰੂ ਤੋਂ ਹੀ ਜੀ, ਤੇ ਸ਼ੁਰੂ ਤੋਂ ਹੀ ਮੈਂ ਕਦੀ ਵੀ ਕਿਤੇ ਵਿਹਲਾ ਹੁੰਦਾ ਤੇ ਕਿਤੇ ਦਰਬਾਰ ਤੇ ਬਹਿ ਜਾਣਾ ਜਾਂ ਆਪਣੇ ਤੋਂ ਵੱਡੇ ਕੋਲ ਬਹਿ ਜਾਣਾ ਜਾਂ ਜਿਹੜੇ ਸਾਈਂ ਲੋਕ ਹੁੰਦੇ ਉਹਨਾਂ ਕੋਲ ਬਹਿ ਜਾਣਾ, ਤੇ ਅਕਸਰ ਹੀ ਉਹਨਾਂ ਨੇ ਕੁਛ ਸੁਣਨਾ ਤੇ ਫਿਰ ਸੂਫੀ ਹੀ ਉਹਨਾਂ ਨੂੰ ਪਸੰਦ ਸੀਗਾ, ਤੇ ਸੂਫੀ ਹੀ ਗਾਉਣਾ ਪਸੰਦ ਕਰਦੇ ਸੀਗੇ, ਅਸੀਂ ਸੂਫੀ ਉਹ ਸੁਣਨਾ ਪਸੰਦ ਕਰਦੇ ਸੀ, ਇਸ ਕਰਕੇ ਮੇਰਾ ਜ਼ਿਆਦਾ ਟਾਈਮ ਜ਼ਿਆਦਾ ਸਮਾਂ ਜਿਹੜਾ ਹੈਗਾ ਆ ਉਹ ਇਹਨਾਂ ਲੋਕਾਂ ਵਿੱਚ ਫਕੀਰਾਂ ਲੋਕਾਂ ਵਿੱਚ ਬਤੀਤ ਹੋਇਆ ਤੇ ਹੋ ਰਿਹਾ, ਇਸ ਕਰਕੇ 80% ਤੋਂ ਜ਼ਿਆਦਾ ਮੈਂ ਮਤਲਬ ਸੂਫੀ ਗਾਇਕੀ ਜਿਹੜੀ ਹੈਗੀ ਆ ਉਹਨਾਂ ਨਾਲ ਰਿਲੇਟਡ ਹੈਗਾ ਆ, ਤੇ ਇਸੇ ਹੀ ਤਰੀਕੇ ਦੇ ਜਿਹੜੇ ਹੈਗੇ ਆ ਪ੍ਰੋਗਰਾਮ ਮੈਨੂੰ ਜ਼ਿਆਦਾ ਆਉਂਦੇ ਹੈਗੇ ਆ, ਤੇ ਜੋ ਡਿਮਾਂਡ ਆ ਫਿਰ ਉਹਦੇ ਮੁਤਾਬਿਕ ਪਬਲਿਕ ਦੀ, ਆਡੀਅੰਸ ਦੀ, ਆਪਣੇ ਮਿੱਤਰਾਂ ਦੋਸਤਾਂ ਦੀ, ਉਹ ਸੂਫੀ ਵੱਲ ਹੀ ਹੁੰਦੀ ਹੈ, ਇਸ ਕਰਕੇ ਫਿਰ ਆਪਾਂ ਉਹ ਇਹ ਮਤਲਬ ਸੂਫੀ ਵਾਲੀ ਵਾਲੇ ਧਿਆਨ ਰੱਖੀਦਾ ਜੀ, ਰਿਆਜ਼ ਗੀਤ ਸੌਂਗ ਕਿਸ ਤੋਂ ਲੈਣੇ ਆ ਦੇਣੇ ਆ, ਕੰਪੋਜੀਸ਼ਨ ਮਿਊਜ਼ਿਕ ਡਾਇਰੈਕਟਰ, ਉਹ ਗੱਲਾਂ ਬਾਤ ਸੂਫੀ ਦੇ ਸੰਬੰਧ ਵਿੱਚ ਜ਼ਿਆਦਾ ਹੁੰਦੀਆਂ, ਇਸ ਕਰਕੇ ਸੂਫੀ ਦਾ ਜ਼ਿਆਦਾ ਧਿਆਨ ਆ ਜੀ ਆਪਣਾ। ਇੱਕ ਜਿਸ ਤਰ੍ਹਾਂ ਅੱਜ ਕੱਲ ਗੀਤਕਾਰੀ ਦਾ ਵੀ ਜਿੱਦਾਂ ਰੁਝਾਨ ਦੇਖਦੇ ਆ, ਉਹ ਵੀ ਮਤਲਬ ਵੀ ਬਹੁਤ ਜ਼ਿਆਦਾਤਰ ਜਿਹੜੇ ਗੀਤ ਨੇ ਤੁਕਬੰਦੀ ਦੇ ਉੱਤੇ ਆਧਾਰਿਤ ਹੁੰਦੇ ਨੇ, ਸ਼ਬਦਾਵਲੀ ਦੇ ਵਿੱਚ ਕੋਈ ਮਤਲਬ ਮੀਨਿੰਗ ਨਹੀਂ ਹੁੰਦਾ ਹੈ ਕਿਸੇ ਤਰ੍ਹਾਂ ਦਾ, ਬੜੇ ਹਲਕੀ ਫੁਲਕੀ ਗੱਲਬਾਤ ਹੁੰਦੀ ਹੈ, ਤੇ ਇਸ ਤਰ੍ਹਾਂ ਦੀ ਗੀਤਕਾਰੀ ਦੇ ਵਿੱਚ ਤੁਹਾਨੂੰ ਸੂਫੀਆਨਾ ਜਿਹੜਾ ਅੰਦਾਜ਼ ਹੈ ਲਿਖਣ ਦਾ, ਉਹ ਜਿਹੜਾ ਕਿੱਦਾਂ ਪ੍ਰਾਪਤ ਹੁੰਦਾ, ਉਹ ਕੋਈ ਮੁਸ਼ਕਲ ਨਹੀਂ ਪੇਸ਼ ਆਉਂਦੀ, ਕਿਉਂਕਿ ਸੂਫੀ ਗੀਤਕਾਰ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਨਾਂ ਵਾਂਗੂ ਲੱਭਣ ਦੇ ਆਉਂਦੇ ਹੈਗੇ? ਹਾਂਜੀ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਜੀ, ਇਹ ਦਰਅਸਲ ਸੂਫੀ ਕਹਿ ਕੇ ਹੀ ਲਿਖਾਉਣਾ ਪੈਂਦਾ ਆ ਅੱਧਾ, ਅਦਰਵਾਈਜ਼ ਜਿੰਨੇ ਵੀ ਰਾਈਟਰ ਲੋਕ ਸਾਨੂੰ ਮਿਲਦੇ ਆ ਉਹਨਾਂ ਦੀ ਬੁੱਕ ਖੋਲ ਕੇ ਦੇਖ ਲਈਏ ਸੂਫੀ ਗੱਲ ਤੱਕ ਨੀ ਸਾਨੂੰ ਮਿਲਦੀ, ਬਹੁਤ ਸਾਰੇ ਜਿਹੜੇ ਫਿਰ ਨਾਲ ਰਿਲੇਟਡ ਹੁੰਦੇ ਆ ਜੀ, ਤੇ ਕਹਿ ਕੇ ਲਿਖਾਉਣਾ ਪੈਂਦਾ, ਫਿਰ ਥੋੜਾ ਜਿਹਾ ਦੱਸਣਾ ਪੈਂਦਾ ਵੀ ਜਿੱਦਾਂ ਉਹ ਵਿੱਕੀ ਬਾਦਸ਼ਾਹ ਜੀ ਗਾਉਂਦੇ ਆ, ਗਰੇਵਾਲ ਸਾਹਿਬ ਗਾਉਂਦੇ ਆ, ਗੁਰਦਾਸ ਮਾਨ ਸਾਹਿਬ ਗਾਉਂਦੇ ਆ, ਇਹਨਾਂ ਦਾ ਰਿਲੇਟਡ ਕੁਝ ਥੋੜਾ ਹਟ ਕੇ ਕੁਝ ਨਿਊ ਜਿਹੜਾ ਉਹਨਾਂ ਨੇ ਨਾਂ ਗਾਇਆ ਹੋਵੇ ਸੂਫੀ ਮਤ ਨਾਲ ਸੰਬੰਧ ਰੱਖਦਾ ਹੋਵੇ ਉਸ ਤਰ੍ਹਾਂ ਦਾ ਲਿਖ ਕੇ ਦਿਓ, ਤੇ ਉਹ ਫੇਰ ਕਿਤੇ ਜਾ ਕੇ 8-10 ਵਾਰੀ ਲਿਖ ਦਿੰਦਾ, ਇੱਕ ਅੱਧੀ ਵਾਰੀ ਪਸੰਦ ਆਉਂਦਾ ਤੇ ਫਿਰ ਉਹਨੂੰ ਸਟੇਜ ਪਰਫਾਰਮ ਤੇ ਲਿਆਈਦਾ ਜੀ ਆਪਾਂ। ਜੀ, ਅਗਲਾ ਗੀਤ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਚਾਹੂੰਗੀ ਕਿ ਸੂਫੀ ਜਿਹੜਾ ਹੈਗਾ, ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਹੋਵੇ ਸੂਫੀ ਕਿਸੇ ਦੀ ਗੀਤਕਾਰ ਦਾ, ਉਹ ਸਾਡੇ ਜਿਹੜਾ ਸਰੋਤਿਆਂ ਦੇ ਸਪੁਰਦ ਕਰੋ ਤੁਸੀਂ। ਠੀਕ ਹੈ ਜੀ, ਇਹ ਦਰਅਸਲ ਮੈਂ ਬਾਹੂ ਜੀ ਦਾ ਅਕਸਰ ਗਾਉਂਦਾ ਹੁੰਦਾ ਜੀ, ਸੂਫੀ ਹੈਗਾ ਆ ਜੀ, ਤੇ ਹਾਂਜੀ ਉਹ ਸੁਣਾਉਣਾ ਜੀ। ਇਹ ਤਨ ਮੇਰਾ ਚਸ਼ਮਾ ਹੋਵੇ, ਮੈਂ ਮੁਸ਼ਕਿਲ ਦੇਖਣਾ ਰੱਜਾ, ਇੱਕ ਨਾ ਡਿੱਠਿਆਂ ਸਬਰ ਨਾ ਆਵੇ, ਤੇ ਮੈਂ ਹੋ ਇੱਕ ਨਾ ਬਲ ਵੱਜਾ, ਮੁਰਸ਼ਦ ਦਾਰ ਦੇ ਬਾਹੂ, ਮੁਰਸ਼ਦ ਦਾ ਦੀਦਾਰ ਦੇ ਬਾਹੂ, ਮੈਨੂੰ ਲੱਖ ਕਰੋੜਾਂ ਵੱਜਾ, ਪ੍ਰਸ਼ਦ ਦੀਦਾਰ ਦੇ ਬਾਹੂ, ਤੇ ਮੈਨੂੰ ਲੱਖ ਕਰੋੜਾਂ ਵੱਜਾ। ਬਹੁਤ ਖੂਬ, ਬਹੁਤ ਬਹੁਤ ਹੀ ਜ਼ਿਆਦਾ ਖੂਬ, ਬਹੁਤ ਹੀ ਖੂਬਸੂਰਤ ਸੁਲਤਾਨ ਬਾਹੂ ਦੀ ਜਿਹੜੀ ਗੀਤਕਾਰੀ ਸੀ। ਅੱਛਾ ਅਮਰੀਕਾ ਜੱਸਲ ਜੀ, ਜਦੋਂ ਅਸੀਂ ਸੂਫੀ ਸ਼ਬਦ ਸੁਣਦੇ ਹਾਂ ਤਾਂ ਸਾਡੇ ਅਚਨਚੇਤ ਮਨ ਦੇ ਵਿੱਚ ਬੁੱਲੇ ਸ਼ਾਹ, ਹਾਸ਼ਮ ਸ਼ਾਹ, ਸੁਲਤਾਨ ਬਾਹੂ ਦੀ ਜਿਹੜੀ ਹੈਗੀ, ਉਹਨਾਂ ਦੇ ਨਾਂ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ, ਉਹਨਾਂ ਦੀ ਜਿਹੜੀ ਗੀਤਕਾਰੀ ਸੀ, ਉਹਨਾਂ ਦੀ ਜਿਹੜੀ ਸ਼ਬਦਾਵਲੀ ਸੀ, ਉਹ ਸਾਡੇ ਜ਼ਿਹਨ ਦੇ ਵਿੱਚ ਆਉਂਦੀ ਹੈ। ਪਰ ਅੱਜ ਕੱਲ ਦੇ ਜਿਹੜੇ ਗੀਤਕਾਰ ਨੇ ਉਹਨਾਂ ਦੇ ਵਿੱਚੋਂ ਜੇ ਅਸੀਂ ਸੋਚਣਾ ਵਿੱਚ ਆਈਏ ਤਾਂ ਸਾਨੂੰ ਦਿਮਾਗ ਤੇ ਕਾਫੀ ਜ਼ਿਆਦਾ ਜ਼ੋਰ ਪਾਉਣਾ ਪੈਂਦਾ ਕਿ ਕਿਹਦੇ ਜਿਹੜਾ ਹੈ ਸੂਫੀਆਨਾ ਦਾ ਸਭ ਤੋਂ ਬੈਸਟ ਹੈ। ਤੁਹਾਨੂੰ ਕੀ ਲੱਗਦਾ ਕਿ ਜਦੋਂ ਜਿਹੜੇ ਪੁਰਾਣੇ ਸਾਡੇ ਸੀਗੇ ਸੂਫੀਆਨਾ, ਸੂਫੀ ਗੀਤ ਰਚਣ ਵਾਲੇ, ਤੇ ਅੱਜ ਦੇ ਜਿਹੜੇ ਸੂਫੀਆਨਾ ਗੀਤ ਰਚਦੇ ਨੇ, ਉਹਨਾਂ ਦੇ ਵਿੱਚ ਮੇਨ ਫਰਕ ਤੁਸੀਂ ਕੀ ਸਮਝਦੇ ਹੋ? ਫਰਕ ਤੇ ਕਾਫੀ ਆ, ਲੇਕਿਨ ਬਾਕੀ ਜਿਹੜੇ ਆਪਣੇ ਦਿਮਾਗ ਤੇ ਜ਼ੋਰ ਲਾ ਕੇ ਕੁਛ ਲਿਖਦੇ ਆ, ਕਿਸੇ ਤੈਅ ਤੇ ਜ਼ਰੂਰ ਪਹੁੰਚਦੇ ਆ। ਸ਼ਬਦਾਵਲੀ ਲੱਭਣੀ ਬੜੀ ਔਖੀ ਆ, ਤੁਕਬੰਦੀ ਕਰਨੀ ਬਹੁਤ ਹੀ ਸੌਖੀ ਆ ਬਿਲਕੁਲ, ਲੇਕਿਨ ਕਿਸੇ ਚੀਜ਼ ਨੂੰ ਕਿਸੇ ਢੰਗ ਨਾਲ ਉਹਨੂੰ ਮਾਲਾ ਵਿੱਚ ਮੋਤੀ ਨੂੰ ਪਰਾਉਣਾ ਤੇ ਉਹਦੀ ਪ੍ਰੈਜੈਂਟੇਸ਼ਨ ਕਰਨੀ, ਉਹ ਸਭ ਤੋਂ ਵਧੀਆ ਜਿਹੜੀ ਹੁੰਦੀ ਆ। ਲੇਕਿਨ ਸਾਡੇ ਦਸੂਹਾ, ਸਾਡਾ ਸਿਟੀ ਦਸੂਹਾ ਪੈਂਦੀ ਸਾਨੂੰ, ਸਾਡੇ ਸਫਰੀ ਸਾਹਿਬ ਹੈਗੇ ਤੇ ਜੀ, ਚਰਨ ਸਿੰਘ ਸਫਰੀ ਜੀ, ਜੀ ਜੀ, ਉਹ ਬੇਸਿਕਲੀ ਟੀਚਰ ਸੀ ਕਾਫੀ, ਉਹਨਾਂ ਦੇ ਗੀਤ ਹੰਸ ਜੀ, ਬਿੱਟੀ ਜੀ, ਹੋਰ ਮਨਮੋਹਨ ਵਾਸ ਜੀ, ਸਾਰੇ ਕਾਫੀ ਮਤਲਬ ਹਜ਼ਾਰਾਂ ਦੇ ਤਕਰੀਬਨ ਉਹਨਾਂ ਨੇ ਗਾਏ ਆ, ਤੇ ਉਹਨਾਂ ਨੇ ਸੂਫੀ ਲਿਖਿਆ ਸੀਗਾ, ਸਰਹੰਦ ਸਾਕਾ ਲਿਖਿਆ ਸੀਗਾ, ਤੇ ਲੇਕਿਨ ਜੋ ਉਹ ਮਤਲਬ ਲਿਖ ਗਏ ਆ, ਜੋ ਅੱਜ ਦੀ ਸਾਡੇ ਇਲਾਕੇ ਦੀ ਪੀੜ੍ਹੀ ਜਾਂ ਪੰਜਾਬ ਦੀ ਪੀੜ੍ਹੀ ਆ, ਮੇਰਾ ਖਿਆਲ ਆ ਤੇ ਦੇਖੋ ਦੇਖੀ ਤਾਂ ਸਾਰੇ ਲਿਖ ਲੈਂਦੇ, ਲੇਕਿਨ ਜੋ ਆਪਣੇ ਮਨ ਦੀ ਅਵਸਥਾ ਨਾਲ ਲਿਖਣਾ, ਬਹੁਤ ਘੱਟ ਲੋਕ ਸਾਨੂੰ ਮਿਲਦੇ ਹਾਂ ਬਿਲਕੁਲ ਅਸਲ ਜਿਉਣਾ ਪੈਂਦਾ ਸੂਫੀ ਜਿਹੜੀ ਗੀਤਕਾਰੀ ਹੈ ਉਹ ਏਦਾਂ ਤੁਕ ਬੰਦੀ ਨਹੀਂ ਹੁੰਦੀ ਉਹ ਆਪ ਡੁੱਬਣਾ ਪੈਂਦਾ ਜਿੱਦਾਂ ਬੁੱਲੇ ਸ਼ਾਹ ਬਾਰੇ ਆਪਾਂ ਆਮ ਪੜ੍ਹਦੇ ਹਾਂ ਕਿ ਜਦੋਂ ਖੁਦ ਮਸਤ ਹੁੰਦੇ ਸੀ ਉਦੋਂ ਜਿਹੜੀ ਉਹਨਾਂ ਦਾ ਨਿਖਾਰ ਆਇਆ ਹੁੰਦਾ ਸੀ ਹਰ ਸ਼ਬਦ ਦੇ ਵਿੱਚ ਅੱਛਾ ਤੁਸੀਂ ਜਿਹੜੇ ਪੁਰਾਣੇ ਸੂਫੀ ਕਵੀ ਹੋਏ ਨੇ ਜਿੱਦਾਂ ਤੁਸੀਂ ਸੁਲਤਾਨ ਬਾਹੂ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਕਿਹੜੇ ਸੂਫੀ ਕਵੀਆਂ ਨੂੰ ਗਾਇਆ ਦਰਅਸਲ ਮੈਂ ਮੇਰੀ ਐਲਬਮ ਇੱਕ ਦੋ ਆਉਣ ਤੋਂ ਬਾਅਦ ਜਦੋਂ ਵੀ ਮੇਰਾ ਚਾਂਸ ਬਣਦਾ ਸੀਗਾ ਕੋਈ ਤੇ ਮੈਂ ਮੇਰੀ ਖੁਆਇਸ਼ ਇਹ ਹੁੰਦੀ ਸੀ ਵੀ ਮੈਂ ਮਤਲਬ ਇਸ ਤਰੀਕਾ ਦੀ ਗੱਲ ਹੀ ਗਾਈਏ ਜਿਹੜੀ ਕੁੜੀਆਂ ਮੁੰਡਿਆਂ ਨੂੰ ਜ਼ਿਆਦਾ ਪਸੰਦ ਆਵੇ ਤੇ ਉਹ ਫਿਰ ਮੈਨੂੰ ਗੁਰੂ ਜੀ ਨੇ ਪ੍ਰੇਰਿਤ ਕੀਤਾ ਤੇ ਮੈਂ ਅਜੇ ਤੱਕ ਮਤਲਬ ਬਾਹੂ ਜੀ ਦੀ ਕਲਮ ਜਿਹੜੇ ਉਹਨਾਂ ਨੇ ਸ਼ੇਰ ਜਿਹੜੇ ਆ ਉਹਨਾਂ ਨੂੰ ਹੀ ਮੁੱਖ ਰੱਖ ਕੇ ਮਤਲਬ ਸਟੇਜ ਤੇ ਅਗਾਜ਼ ਕਰਦਾ ਜੀ ਤਾਂ ਬਾਕੀ ਹੁਣ ਨਵੀਂ ਸੂਫੀ ਐਲਬਮ ਆ ਰਹੀ ਹੈਗੀ ਸਾਡੀ ਵਿੱਕੀ ਬਾਦਸ਼ਾਹ ਵੀ ਹੈਗੇ ਸਾਡੇ ਇੱਥੋਂ ਲੁਧਿਆਣੇ ਤੋਂ ਉਹਨਾਂ ਨਾਲ ਮੇਰੀ ਡਿਊਟ ਆ ਰਹੀ ਹੈਗੀ ਆ ਤੇ ਉਹ ਹੁਣ ਲੈ ਕੇ ਸਨਮੁਖ ਹੋਵਾਂਗੇ ਸਰੋਤਿਆਂ ਦੇ ਜੀ ਤਾਂ ਬਾਕੀ ਇਹ ਵੀ ਗਾਇਕੀ ਜਿਹੜੀ ਆ ਬਹੁਤ ਵੱਡਾ ਸਮੁੰਦਰ ਆ ਤੇ ਸੂਫੀ ਜਿਹੜਾ ਸੂਫੀ ਗਾਉਣ ਵਾਸਤੇ ਸੂਫੀ ਰੰਗਤ ਨੂੰ ਅਪਣਾਉਣਾ ਪੈਂਦਾ ਤੇ ਫੇਰ ਜਾ ਕੇ ਪਤਾ ਲੱਗਦਾ ਸੂਫੀ ਕਹਿੰਦੇ ਕਿਹਨੂੰ ਹਜੇ ਤੱਕ ਸੂਫੀ ਦੀ ਰੰਗਤ ਨੂੰ ਅਸੀਂ ਪਹਿਚਾਣ ਨਹੀਂ ਸਕੇ ਜੀ ਜੀ ਜੀ ਅੱਛਾ ਅਮਰੀਕ ਜਸਲ ਜੀ ਪੰਜਾਬ ਤੋਂ ਬਾਹਰ ਵੀ ਤੁਸੀਂ ਆਪਣੇ ਜਿਹੜੀ ਗਾਇਕੀ ਹੈ ਇਹਦਾ ਪ੍ਰਦਰਸ਼ਨ ਕੀਤਾ ਇਹਦੀ ਵਾਹ ਵਾਹ ਖੱਟੀ ਹੈ ਹਾਂਜੀ ਪੰਜਾਬ ਤੋਂ ਬਾਹਰ ਕਿੱਥੇ ਕਿੱਥੇ ਤੁਸੀਂ ਗਏ ਹੋ ਨਹੀਂ ਨਹੀਂ ਹਜੇ ਅਜੇ ਤੱਕ ਨਹੀਂ ਜੀ ਆਪਣੇ ਆਸਟ੍ਰੇਲੀਆ ਤੋਂ ਰਿਲੀਜ਼ ਕੀਤੀ ਹੈ ਡੀਐਸ ਦੇਵ ਜੀ ਨੇ ਸਾਡੀ ਐਲਬਮ ਜੀ ਬਹੁਤ ਮਿਹਨਤ ਮਤਲਬ 8 ਤੋਂ 9 ਮਹੀਨੇ ਤੱਕ ਦਾ ਸਮਾਂ ਸਾਡਾ ਲੱਗਾ ਹੈਗਾ ਉਹਨਾਂ ਨੇ ਸਾਰੇ ਵੀਡੀਓ ਉਧਰ ਸ਼ੂਟ ਕੀਤੇ ਮਹਾਰਾਜ ਜੀ ਦੀ ਕਿਰਪਾ ਹੀ ਹੈ ਜੀ ਨੇ ਤਾਂ ਅੱਜ ਕੱਲ ਕੌਣ ਕਿਸੇ ਦੀ ਬਾਹ ਫੜਦਾ ਇੱਕ ਰੁਪਈਆ ਲਾ ਕੇ ਰਾਜੀ ਨਹੀਂ ਕੋ ਕਿਸੇ ਦੇ ਜੀ ਜੀ ਹਾਂਜੀ ਤੇ ਬਾਕੀ ਇਹ ਆ ਵੀ ਫਰਵਰੀ ਵਿੱਚ ਸਾਡਾ ਸ਼ੋਅ ਜਿਹੜਾ ਉਧਰ ਹੋਣ ਜਾ ਰਿਹਾ ਹੈਗਾ ਜੀ ਤੇ ਫਸਟ ਟਾਈਮ ਮੈਂ ਮਤਲਬ ਆਊਟ ਆਫ ਕੰਟਰੀ ਆਸਟ੍ਰੇਲੀਆ ਸਿਡਨੀ ਹੀ ਜਾ ਰਿਹਾ ਜੀ ਇੱਧਰ ਬਾਕੀ ਨਾਗਪੁਰ ਇੰਡੀਆ ਵਿੱਚ ਮੈਂ ਹਰ ਜਗ੍ਹਾ ਗਿਆ ਹੈਗਾ ਜੀ ਸ਼ੋਅ ਹਰ ਜਗ੍ਹਾ ਲਗਾਏ ਹਿਮਾਚਲ ਮਹਾਰਾਸ਼ਟਰ ਰਾਜਸਥਾਨ ਪੰਜਾਬ ਦਾ ਕੋਨਾ ਕੋਨਾ ਜੇ ਐਂਡ ਕੇ ਜੀ ਹਾਂਜੀ ਹਰ ਜਗ੍ਹਾ ਗਏ ਜੀ ਵਾਹ ਕੀ ਬਾਤ ਹੈ ਅੱਛਾ ਬਹੁਤ ਸਾਰੇ ਜਿਹੜੇ ਗਾਇਕ ਨੇ ਉਹਨਾਂ ਦੀ ਆਵਾਜ਼ ਕਈ ਕਦੇ ਨਾ ਕਦੇ ਟੈਲੀਫਿਲਮਾਂ ਦਾ ਵੀ ਸ਼ਿੰਗਾਰ ਬਣਦੀ ਹੈ ਟੀਵੀ ਦੇ ਉੱਤੇ ਵੀ ਲਗਾਤਾਰ ਆਉਂਦੇ ਰਹਿੰਦੇ ਨੇ ਬਤੌਰ ਟੈਲੀਫਿਲਮਾਂ ਤੁਹਾਡੀ ਆਵਾਜ਼ ਕਿੱਥੇ ਤੱਕ ਪਹੁੰਚੀ ਹੈ ਮੈਂ ਟੈਲੀਫਿਲਮਾਂ ਚ ਪਲੇਬੈਕ ਕੀਤਾ ਜੀ ਜਿੱਦਾਂ ਟੈਲੀਫਿਲਮਾਂ ਗੁਰਚੇਤ ਚਿੱਤਰਕਾਰ ਜੀ ਦੀ ਫਿਲਮ ਇੱਕ ਭੁੱਦੇ ਦਾ ਵਿਆਹ ਬੀਬੋ ਭੂਆ ਛੜਿਆਂ ਦਾ ਲਾਣਾ ਮੂਰਖ ਖਾਨ ਟੱਬਰ ਇਸ ਤਰੀਕੇ ਦੀਆਂ ਫਿਲਮਾਂ ਜਿਹੜੀਆਂ 8-10 ਚ ਗਾ ਚੁੱਕਾ ਤੇ 8-10 ਰਿਲੀਜ਼ ਹੋਣ ਦੇ ਕਿਨਾਰੇ ਤੇ ਬਿਲਕੁਲ ਲੋਕਾਂ ਨੂੰ ਮਤਲਬ ਚੰਗਾ ਲੱਗਦਾ ਮਤਲਬ ਤਾਂ ਹੀ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਹੈਗੇ ਮਤਲਬ ਕਾਲ ਕਰਦੇ ਇਹ ਬਾਬਾ ਜੀ ਦੀ ਕਿਰਪਾ ਹੀ ਆ ਸਾਰੀ ਜੀ ਇਹ ਤਾਂ ਬੰਦੇ ਦੇ ਹੱਥ ਵੱਸ ਕੁਛ ਨੀ ਹੁੰਦਾ ਚਾਹੇ ਤਾਂ ਡੋਬਦੇ ਚਾਹੇ ਤਾਂ ਦਰ ਦੇਵੇ ਬਿਲਕੁਲ ਬਿਲਕੁਲ ਅੱਛਾ ਇਹਨਾਂ ਜਿਹੜੀ ਟੈਲੀਫਿਲਮਾਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦੇ ਵਿੱਚੋਂ ਕੋਈ ਇੱਕ ਸਾਡੇ ਜਿਹੜੇ ਰਾਬਤਾ ਪਰਿਵਾਰ ਸੁਣ ਰਿਹਾ ਉਹਨਾਂ ਦੇ ਸਪੁਰਦ ਕਰੋ ਜਿਹੜਾ ਤੁਹਾਨੂੰ ਖੂਬਸੂਰਤ ਲੱਗਿਆ ਗੀਤਾ ਸੋਰੀ ਦਰਅਸਲ ਮੈਂ ਨਾ ਇਹ ਮੈਂ ਬਿਲਕੁਲ ਪੂਰੀ ਤਿਆਰੀ ਕੀਤੀ ਸੀਗੀ ਮੈਂ ਦਰਅਸਲ ਇਸ ਵੇਲੇ ਹੁਸ਼ਿਆਰਪੁਰ ਮੀਟਿੰਗ ਤੇ ਆਇਆ ਹੈਗਾ ਜੀ ਓਕੇ ਉਹ ਜਿੰਨਾ ਵੀ ਮੈਂ ਮਤਲਬ ਕਰ ਸਕਿਆ ਕਾਪੀ ਵਰਕ ਉਹ ਮੈਂ ਸਾਰਾ ਕੀਤਾ ਲੇਕਿਨ ਇਸ ਕਰਕੇ ਉਹ ਘਰ ਸੀਗੇ ਇਸ ਕਰਕੇ ਮੈਨੂੰ ਯਾਦ ਨੀ ਹੈਗੀ ਘੱਟ ਘੱਟ 8-10 ਸਾਲ ਦੀ ਗੱਲ ਆ ਜੀ ਜੀ ਲਗਾਤਾਰ ਪ੍ਰੋਜੈਕਟ ਚੱਲ ਰਹੇ ਹੈਗੇ ਜੀ ਤੇ ਇਸ ਵਾਸਤੇ ਸੋਰੀ ਮੰਗਦਾ ਜੀ ਜੀ ਅੱਛਾ ਇੱਕ ਅਮਰੀਕ ਜਸਲ ਜੀ ਬਹੁਤ ਸਾਰੇ ਗਾਇਕ ਏਦਾਂ ਵੀ ਹੈਗੇ ਨੇ ਜਿਹੜੇ ਗਾਉਣ ਦੇ ਨਾਲ ਨਾਲ ਲਿਖਣ ਦਾ ਸ਼ੌਕ ਵੀ ਰੱਖਦੇ ਨੇ ਸਭ ਤੋਂ ਪਹਿਲਾਂ ਜੇ ਕੋਈ ਜ਼ਿਹਨ ਚ ਨਾ ਆਉਂਦਾ ਤਾਂ ਗੁਰਦਾਸ ਮਾਨ ਸਾਹਿਬ ਦਾ ਆਉਂਦਾ ਕਿ ਉਹਨਾਂ ਨੇ ਜਿੰਨਾ ਗਾਇਆ ਉਹਨਾਂ ਦੇ ਵਿੱਚੋਂ ਕਾਫੀ ਤਕਰੀਬਨ ਉਹਨਾਂ ਨੇ ਲਿਖਿਆ ਵੀ ਹੈ ਤੁਹਾਨੂੰ ਕੁਛ ਇਸ ਤਰ੍ਹਾਂ ਦਾ ਸ਼ੌਕ ਵੀ ਹੈ ਹਾਂਜੀ ਮੈਂ ਸਟਾਰਟਿੰਗ ਤਾਂ ਵੈਸੇ ਮੇਰੇ ਗੁਰੂ ਜੀ ਵੈਸੇ ਲਿਖਣ ਦਾ ਸ਼ੌਕ ਕਵੀ ਦਰਬਾਰਾਂ ਚ ਜਾਂਦੇ ਸੀ ਕਿਉਂ ਕਵੀ ਦਰਬਾਰਾਂ ਚ ਜਿਹੜੇ ਜਾਂਦੇ ਸੀ ਤਾਂ ਉਹ ਜਿਸਲੇ ਸਾਨੂੰ ਕੁਰਸੀ ਤੇ ਬੈਠਾ ਦੇਖਦੇ ਸਾਨੂੰ ਕਹਿੰਦੇ ਸੀ ਕੁਛ ਗਾਓ ਤੁਸੀਂ ਕੁਛ ਗਾਓ ਸਾਨੂੰ ਰੁਝਾਨ ਸੀਗਾ ਇਹ ਵੀ ਅਸੀਂ ਹੁਣੇ ਇਸੇ ਤਰੀਕੇ ਨਾਲ ਤਰੱਕੀ ਅਸੀਂ ਮਤਲਬ ਕਰਾਂਗੇ ਮਿਹਨਤ ਕਰਾਂਗੇ ਤਾਂ ਹੀ ਕੋਈ ਸਾਨੂੰ ਸੁਣੇਗਾ ਫਿਰ ਮਸਤਾਨਾ ਜੀ ਸਾਡੇ ਦਸੂਹਾ ਹਲਕੇ ਤੋਂ ਹੀ ਜੀ ਉਹ ਰਾਈਟਰ ਬਹੁਤ ਵਧੀਆ ਰਾਈਟਰ ਸੀ ਤੇ ਡੈਥ ਹੋ ਗਈ ਉਹਨਾਂ ਦੇ ਪਿੱਛੇ ਜੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਥੋੜਾ ਲਿਖਿਆ ਵੀ ਕਰ ਤੇ ਘੱਟੋ ਘੱਟ ਜੇ ਕਿਸੇ ਦਾ ਗੀਤ ਲਏਗਾ ਤੇ ਤੈਨੂੰ ਘੱਟੋ ਘੱਟ ਇਹਨਾਂ ਦੇ ਪਤਾ ਲੱਗ ਜੂਗਾ ਵੀ ਇਹ ਗੀਤ ਸਹੀ ਜਾਂ ਹੈ ਜਾਂ ਨਹੀਂ ਜੀ ਜੀ ਹਾਂਜੀ ਇੰਨੇ ਕੁ ਜੋਗੇ ਨੀ ਕਰਦਾ ਸੀਗਾ ਜੀ ਸਾਨੂੰ ਫਿਰ ਮੈਂ ਇੱਕ ਦੋ ਗੀਤ ਲਿਖੇ ਸੀਗੇ ਆਪਣੇ ਵਾਸਤੇ ਮਤਲਬ ਇਹ ਨੀ ਵੀ ਕਿਸੇ ਸਿੰਗਰ ਨੂੰ ਹੋਰ ਨੂੰ ਦਿੱਤਾ ਜਾਂ ਕੁਛ ਤੇ ਉਹਨਾਂ ਵਿੱਚੋਂ ਇੱਕ ਗੀਤ ਹੈਗਾ ਜੀ ਜੇ ਤੁਸੀਂ ਚਾਹੋ ਤਾਂ ਮੈਂ ਸੁਣਾ ਦਿੰਦਾ ਲਾਜ਼ਮੀ ਜ਼ਰੂਰ ਹਾਂਜੀ ਰਹਿ ਗਏ ਕੁਝ ਪਲ ਬਾਕੀ ਛੱਡ ਜਾਣੇ ਸੰਗੀ ਸਾਥੀ ਰਹਿ ਗਏ ਕੁਝ ਪਲ ਬਾਕੀ ਛੱਡ ਜਾਣੇ ਸੰਗੀ ਸਾਥੀ ਚੁੱਲ ਜਾਣੀਆਂ ਨੇ ਅੱਜ ਗਮ ਚ ਹਨੇਰੀਆਂ, ਚੰਗਾ ਅਸੀਂ ਤੁਰ ਚੱਲੇ ਯਾਦਾਂ ਲੈ ਕੇ ਤੇਰੀਆਂ, ਚੰਗਾ ਅਸੀਂ ਤੁਰ ਚੱਲੇ ਯਾਦਾਂ ਲੈ ਕੇ ਤੇਰੀਆਂ, ਤੇਰੀ ਅੱਖੀਆਂ ਚ ਹੰਝੂ ਕਿਹੜੀ ਗੱਲੋਂ ਆਏ ਨੇ, ਰਵੀ ਲੋਚਨਾ ਦੇ ਸਾਡੇ ਚਿਹਰੇ ਮੁਰ ਜਾਏ ਨੇ, ਜਸਲ ਨੇ ਜਾਣਾ ਤੂੰ ਤਾਈਆਂ ਕਾਤੋਂ ਤੇਰੀਆਂ, ਚੰਗਾ ਅਸੀਂ ਤੁਰ ਚੱਲੇ ਯਾਦਾਂ ਲੈ ਕੇ ਤੇਰੀਆਂ, ਯਾਦਾਂ ਲੈ ਕੇ ਤੇਰੀਆਂ। ਬਿਲਕੁਲ, ਬਹੁਤ ਖੂਬਸੂਰਤ ਸ਼ਬਦ ਨੇ ਜਿਨ੍ਹਾਂ ਦਾ ਮਤਲਬ ਸੁਣ ਰਹੀ ਸੀ ਮੈਂ ਤਾਂ ਅਮਰੀਕੀ ਜੱਸਲ ਜੀ, ਲੱਗ ਰਿਹਾ ਸੀ ਕਿ ਇੱਕ ਗਾਇਕ ਨੂੰ ਜੇ ਉਹ ਖੁਦ ਲਿਖੇ, ਮੇਰਾ ਖਿਆਲ ਹੈ ਉਹ ਜ਼ਿਆਦਾ ਸੈਟਿਸਫੈਕਸ਼ਨ ਮਿਲਦੀ ਹੈ ਉਹਨੂੰ, ਕਿਉਂਕਿ ਉਹਨੂੰ ਸ਼ਬਦਾਂ ਦਾ ਪਤਾ ਵੀ ਹੈ, ਤਾਲ ਮੇਲ ਦਾ ਵੀ ਪਤਾ ਹੁੰਦਾ ਹੈ, ਕਿਹੜਾ ਸ਼ਬਦ ਕਿੱਥੇ ਕਿਵੇਂ ਯੂਜ਼ ਕਰਨਾ ਹੈ, ਉਹਦੇ ਕਿਹਦੇ 'ਤੇ ਪ੍ਰੈਸ਼ਰ ਕਿਹੜੇ ਢੰਗ ਨਾਲ ਪਾਉਣਾ, ਕਿਉਂਕਿ ਉਹਦੇ ਦਿਲ 'ਚੋਂ ਨਿਕਲੇ ਹੁੰਦੇ ਨੇ ਸ਼ਬਦ, ਮੇਰਾ ਖਿਆਲ ਹੈ ਉਹ ਜ਼ਿਆਦਾ ਜਿਹੜਾ ਹੈਗਾ ਆਪਸੀ ਸੰਬੰਧ ਬਹੁਤ ਗਹਿਰਾ ਹੋ ਜਾਂਦਾ ਫਿਰ। ਬੰਬੇ ਤੋਂ ਪਾਰਟੀ ਆਈ ਹੈ, ਤੁਸੀਂ 10 ਮਿੰਟ ਸਾਨੂੰ ਦਿਓ ਉਹਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ ਰਿਕਾਰਡ ਕਰਨਾ, ਤੇ ਤੁਸੀਂ 10 ਮਿੰਟ ਵਾਸਤੇ ਨਾ, ਕੋਈ ਗੱਲ ਨੀ ਜੀ, ਉਹ ਮੈਨੂੰ ਨਾਲ ਬਿਠਾ ਲਿਆ ਨੇ ਪ੍ਰੋਡਿਊਸਰ ਸਾਹਿਬ ਨਾਲ ਬਹਿ ਕੇ, ਤੇ ਉਹ ਲੜਕੀ ਸੀ, ਲੜਕੀ ਨੇ ਬੋਲਣਾ ਸੀ, ਏਕ ਓਂਕਾਰ ਦਾ ਸ਼ਬਦ ਜਿਹੜਾ ਸੀਗਾ ਨਾ ਜੀ ਜੀ, ਉਹ ਬੋਲਣਾ ਸੀਗਾ, ਉਹਦੇ ਵਿੱਚ ਨਾ 2 ਲਾਈਨਾਂ ਉਹ ਕੁਛ ਨਾ ਗਲਤ ਬੋਲੀ ਜਾਣ, ਮੈਨੂੰ ਮੇਰੀ ਯਾਦ ਨਹੀਂ ਹੈਗਾ, ਲੇਕਿਨ ਸਾਡੇ ਅਸੀਂ ਰੋਜ਼ ਘਰਾਂ ਵਿੱਚ ਦੇਖੋ ਜਿਹੜੇ ਉੱਠਣ ਤੋਂ ਪਹਿਲਾਂ ਸਾਨੂੰ ਪਤਾ ਹੁੰਦਾ ਵੀ ਗੁਰਦੁਆਰਾ ਸਾਹਿਬ ਪਾਠ ਚੱਲ ਰਿਹਾ, ਕਿਤੇ ਨਾ ਕਿਤੇ ਸਾਨੂੰ ਮਤਲਬ ਜਿੱਦਾਂ ਕਿਤੇ ਭੋਗ ਪਾਠ ਦਾ ਹੈ ਨਾ, ਇੱਦਾਂ ਰਿਸ਼ਤੇਦਾਰੀ ਵਿੱਚ ਜੀ ਜੀ ਰੁਟੀਨ ਵਾਲੀਆਂ, ਤੇ ਤਕਰੀਬਨ ਹੀ ਹੁੰਦਾ ਵੀ ਪਾਠ ਕਿੱਥੋਂ ਸ਼ੁਰੂ ਜੀ ਜੀ ਖਿਆਲ ਆ ਵੀ 2 ਲਾਈਨਾਂ ਗਲਤ ਰਿਕਾਰਡਿਸਟ ਕਹਿੰਦਾ ਯਾਰ ਤੁਸੀਂ ਵੱਡੀ ਫਿਲਮ ਦਾ ਪ੍ਰੋਜੈਕਟ ਹੈਗਾ ਤੇ ਜੇ ਇਹ ਏਦਾਂ ਆ ਗਿਆ ਤੇ ਮੈਂ ਕਿਹਾ ਜੀ ਫਿਰ ਉਸ ਲੇਕਿਨ ਆਹ ਚੀਜ਼ ਜਿਹੜੀ ਤੁਸੀਂ ਇਸ ਜਗ੍ਹਾ ਗਲਤ ਕਰ ਰਹੇ ਹੋ, ਤੇ ਮੈਂ ਉਸੇ ਵੇਲੇ ਇੱਕ ਪਾਠੀ ਸਿੰਘ ਸੀ ਸਾਡੇ ਮਿੱਤਰ ਦੋਸਤ, ਉਹਨਾਂ ਨੂੰ ਬੁਲਾਇਆ ਮੈਂ, ਉਹ ਵਾਕਿਆ ਹੀ ਗੱਲਾਂ ਗਲਤ ਨਿਕਲੀਆਂ ਜੋ ਮਨ ਘੜ ਤੁਰ ਗਈਆਂ, ਗੁਰੂ ਨਾਨਕ ਦੇਵ ਜੀ ਦੀ ਬਾਣੀ ਸੀਗੀ, ਤਾਂ ਫਿਰ ਉਹਨਾਂ ਨੇ ਧੰਨਵਾਦ ਕੀਤਾ, ਕਹਿੰਦੇ ਵੀ ਤੁਸੀਂ ਇੱਥੇ ਹੁੰਦੇ ਤਾਂ ਸ਼ਾਇਦ ਅਸੀਂ ਫਾਈਨਲ ਰਿਕਾਰਡਿੰਗ ਕਰਕੇ ਤਾਂ ਕੰਪਨੀ ਨੂੰ ਭੇਜ ਦਿੰਦੇ, ਕੰਪਨੀ ਨੇ ਐਡੀ ਕਰ ਦੇਣਾ ਸੀ, ਕਿਸੇ ਨੂੰ ਵੀ ਪਤਾ ਲੱਗਦਾ ਕਰਵਾਉਣੀ ਹੈਗੀ ਆ। ਹਾਂਜੀ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਘੱਟੋ ਘੱਟ ਆਪਣੀ ਜੇਨ ਵਿੱਚ ਇਹ ਗੱਲ ਹੋਵੇ ਵੀ ਸਾਨੂੰ ਇਸ ਚੀਜ਼ ਬਾਰੇ ਨੌਲੇਜ ਆ, ਸਾਨੂੰ ਇਸ ਚੀਜ਼ ਬਾਰੇ ਪਤਾ, ਤੇ ਦੂਜੇ ਬੰਦੇ ਨੂੰ ਫੇਰ ਹੀ ਕਹਿ ਸਕਦੇ ਆਪਾਂ। ਹਾਂ ਬਿਲਕੁਲ, ਜਸਲ ਸਾਹਿਬ ਬਹੁਤ ਸਾਰੇ ਗਾਇਕ ਏਦਾਂ ਹੋਏ ਨੇ, ਸੁਣਦੇ ਵੀ ਆ, ਮਤਲਬ ਵੀ ਜਿਹੜਾ ਹੈਗਾ ਸ਼ਬਦਾਵਲੀ ਦੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ, ਕਈ ਵਾਰੀ ਲੱਗਦਾ ਕਿ ਗੱਲ ਲਾਈਨ ਸੁਣ ਕੇ ਹੀ ਹਾਸਾ ਆ ਜਾਂਦਾ ਕਿ ਵੀ ਗਾਉਣ ਵਾਲੇ ਨੂੰ ਵੀ ਨਹੀਂ ਕਮ ਸੇ ਕਮ ਪਤਾ ਕਿ ਇਹ ਸ਼ਬਦ ਇੱਥੇ ਨਹੀਂ ਫਿੱਟ ਨਹੀਂ ਬੈਠਦਾ ਹੈ, ਜਾਂ ਇਹਨੂੰ ਇੱਦਾਂ ਅੱਗੇ ਪਿੱਛੇ ਕਰਕੇ ਐਡਜਸਟ ਕੀਤਾ ਜਾ ਸਕਦਾ ਸੀ, ਵੀ ਜਿੱਦਾਂ ਲਿਖਿਆ ਗਿਆ ਜਿੱਦਾਂ ਉਹਨਾਂ ਕੋਲ ਪਹੁੰਚਿਆ ਉਸੇ ਤਰ੍ਹਾਂ ਹੀ ਮਤਲਬ ਵੀ ਉਹ ਗਾ ਦਿੰਦੇ ਨੇ, ਤਾਂ ਫਿਰ ਉਹਦੇ ਨਾਲ ਜਿਹੜੇ ਸਰੋਤੇ ਹੁੰਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਬੁਰਾ ਵੀ ਲੱਗਦਾ ਵੀ ਪਤਾ ਲੱਗਦਾ ਕਿ ਆਪਸੀ ਗਾਇਕ ਦਾ ਤੇ ਗੀਤਕਾਰੀ ਦਾ ਗੀਤਕਾਰ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈ, ਗਾਇਕੀ ਦਾ ਤੇ ਗੀਤਕਾਰੀ ਦਾ ਕੋਈ ਤਾਲਮੇਲ ਨਹੀਂ ਹੈ, ਮਤਲਬ ਵਿਭਾਗ ਸਪਸ਼ਟ ਪਤਾ ਵੀ ਲੱਗਦਾ ਜੀ। ਤੁਸੀਂ ਸੁਣ ਰਹੇ ਹੋ ਅਮਰੀਕ ਜੱਸਲ ਜੀ ਨੂੰ, ਜਿਹੜੇ ਅੱਜ ਦੇ ਸਾਡੇ ਪ੍ਰੋਗਰਾਮ ਦਾ ਸ਼ਿੰਗਾਰ ਬਣੇ ਹੋਏ ਨੇ, ਤੁਸੀਂ ਵੀ ਸਾਡੇ ਨਾਲ ਕਾਲ ਕਰ ਸਕਦੇ ਹੋ ਰਾਬਤਾ ਰੇਡੀਓ ਦੇ ਉੱਤੇ ਆਸਟ੍ਰੇਲੀਆ ਤੋਂ ਕਾਲ ਕਰਨ ਲਈ ਤੁਸੀਂ 0881 81 31 ਤੇ ਡਾਇਲ ਕਰ ਸਕਦੇ ਹੋ, ਅਮਰੀਕਾ ਤੇ ਕੈਨੇਡਾ ਤੋਂ ਕਾਲ ਕਰਨ ਲਈ 424-271-8131 ਡਾਇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜੇ ਬਾਹਰੋਂ ਕਾਲ ਕਰਨੀ ਚਾਹੋ ਤਾਂ 6-1 ਕੋਡ ਲਾ ਕੇ 0881-81-81-31 ਤੇ ਡਾਇਲ ਕਰ ਸਕਦੇ ਹੋ, ਤੇ ਫੇਸਬੁੱਕ ਤੇ ਸਾਨੂੰ ਚਿੱਠੀ ਵੀ ਲਾਜ਼ਮੀ ਪਾਓ ਤੁਸੀਂ facebook.com/rabta radio, ਸਕਾਈਪ ਤੇ ਤੁਸੀਂ ਸਾਡੇ ਨਾਲ ਰਾਬਤਾ ਰੇਡੀਓ ਜਾਂ ਫਿਰ ਨੈਟ ਰਾਬਤਾ ਨੈਟਵਰਕ ਦੇ ਰਾਹੀਂ ਜੁੜ ਸਕਦੇ ਹੋ। ਇਸ ਤੋਂ ਇਲਾਵਾ ਸਾਡਾ ਈਮੇਲ ਐਡਰੈਸ ਹੈ www.rabtaradio.com। ਤੁਸੀਂ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਆਉਂਦਾ ਹੋਵੇ ਤਾਂ ਤੁਸੀਂ ਰੂਬਰੂ ਅੱਜ ਅਮਰੀਕ ਜੱਸਲ ਜੀ ਦੇ, ਉਹਨਾਂ ਦੇ ਨਾਲ ਸਿੱਧਮ ਸਿੱਧੇ ਤੁਸੀਂ ਕੋਈ ਸਵਾਲ ਵੀ ਕਰ ਸਕਦੇ ਹੋ। ਜੀ ਅਮਰੀਕ ਜੱਸਲ ਜੀ, ਆਪਾਂ ਗੱਲ ਕਰ ਰਹੇ ਸੀਗੇ ਗੀਤਕਾਰੀ ਦੀ, ਅੱਜ ਦਾ ਜਿਹੜਾ ਯੁੱਗ ਹੈਗਾ ਗੀਤ ਕਾਫੀ ਮਤਲਬ ਗਾਇਕ ਗਾਇਕਾਂ ਦੇ ਨਾਲ ਨਾਲ ਕਾਫੀ ਗੀਤਕਾਰ ਨੇ ਜਿਹੜੇ ਉਹ ਵੀ ਮੈਦਾਨ ਦੇ ਵਿੱਚ ਆਏ ਨੇ, ਪਰ ਕੁਛ ਅਜਿਹੇ ਗੀਤਕਾਰ ਜਿਨ੍ਹਾਂ ਦਾ ਨਾਂ ਤੁਹਾਡੇ ਜ਼ਿਹਨ ਦੇ ਵਿੱਚ ਤੱਤ ਫਟ ਆਉਂਦਾ ਹੋਵੇ ਤੇ ਤੁਹਾਡੇ ਮਨ ਚ ਇਹ ਹੁੰਦਾ ਹੋਵੇ ਕਿ ਇਹ ਜਿਹੜੇ ਗੀਤਕਾਰ ਨੇ ਕਾਫੀ ਅੱਛਾ ਲਿਖ ਰਹੇ ਨੇ। ਹਾਂਜੀ ਜੀ, ਹਾਂਜੀ, ਸਾਡੇ ਕਾਲਾ ਨਿਜ਼ਾਮਪੁਰੀ ਸਾਹਿਬ ਜੀ, ਹਾਂਜੀ, ਸਾਡੇ ਪ੍ਰੀਤ ਪ੍ਰੀਤ ਬਲਿਹਾਰ ਜੀ ਹੈਗੇ ਆ ਜੀ, ਬਹੁਤ ਅੱਛਾ ਲਿਖਦੇ, ਨਵੇਂ ਮਤਲਬ ਮੁੰਡੇ ਹਜੇ ਨਵਾਂ ਹੀ ਲਿਖਣਾ ਸ਼ੁਰੂ ਕੀਤਾ, ਬਹੁਤ ਅੱਛੇ ਮਤਲਬ ਜਿਹਨਾਂ ਦਾ ਕਿ ਨਾਮ ਕਾਫੀ ਮਤਲਬ ਥੋੜੇ ਸਮੇਂ ਵਿੱਚ ਹੀ ਬਣਾ ਲਿਆ ਹੈਗਾ ਉਹਨਾਂ ਨੇ। ਗੁਰਜੀਤ ਸ਼ਾਹੀ ਜੀ ਹੈਗੇ ਸਾਡੇ ਨਵੇਂ, ਸੰਧੂ ਸਾਹਿਬ ਦਿਲਬਾਗ ਸੰਧੂ ਜੀ ਹੈਗੇ ਆ, ਡੈਵਿਡ ਢਿੱਲੋ ਆਸਟ੍ਰੇਲੀਆ ਤੋਂ ਜੀ, ਜੀ ਜੀ, ਹਾਂਜੀ, ਸੰਧੂ ਸਾਹਿਬ ਹੈਗੇ ਆ ਜੀ ਸਾਡੇ ਹਰਿਆਣਾ ਸਟੇਟ ਤੋਂ ਜੀ ਜੀ ਜੀ ਜੀ। ਸੋ ਅਮਰੀਕ ਜੱਸਲ ਜੀ, ਤੁਸੀਂ ਕਿੰਨਾ ਕਿੰਨਾ ਗੀਤਕਾਰਾਂ ਦੀ ਜਿਹੜੀ ਹੈਗੀ ਗੀਤਾਂ ਨੂੰ ਆਵਾਜ਼ ਦਿੱਤੀ ਆਪਣੇ? ਹਾਂਜੀ, ਇਹ ਸਾਡੇ ਦਿਲਬਾਗ ਸੰਧੂ ਜੀ ਰਵੀ ਲੋਚਨ ਹੁਸ਼ਿਆਰਪੁਰ ਤੋਂ ਜੀ, ਗੁਰਜੀਤ ਸ਼ਾਹੀ ਜੀ ਹੈਗੇ ਆ ਜੀ ਸਾਡੇ ਦਸੂਹਾ ਤੋਂ, ਡੈਵਿਡ ਢਿੱਲੋ ਆਸਟ੍ਰੇਲੀਆ ਤੋਂ, ਡਿੰਪਲ ਜੀ ਕਪੂਰਥਲੇ ਤੋਂ ਹੈਗੇ ਆ ਜੀ, ਹਾਂਜੀ, ਸਫਰੀ ਸਾਹਿਬ ਦਸੂਹੇ ਤੋਂ, ਨਵਾਂ ਬਾਰ ਹਸਤੀ ਆ ਜੀ, ਲਾਡੀ ਭੋਗਰਾ ਦਸੂਹੇ ਦੇ ਬਿਲਕੁਲ ਵਿੱਕੀ ਜਾਨੀਵਾਲ ਇਟਲੀ ਤੋਂ ਹੈਗੇ ਆ ਜੀ, ਜੀ ਹਾਂਜੀ, ਇਹਨਾਂ ਦਾ ਮਤਲਬ ਬਾਰ ਬਾਰ ਹੀ ਤਕਰੀਬਨ ਇਹਨਾਂ ਦੇ ਮੈਂ ਕਾਫੀ ਗੀਤ ਗਾ ਚੁੱਕਾ, ਵਧੀਆ ਮਤਲਬ ਲਿਖਣੀ ਦੇ ਮਾਲਕ ਆ ਜੀ, ਜੀ ਜੋ ਜਿਸ ਤਰੀਕੇ ਦੇ ਸਾਨੂੰ ਆਈਟਮ ਚਾਹੀਦੀ ਹੁੰਦੀ ਆ, ਸਟੋਰੀ ਚਾਹੀਦੀ ਹੁੰਦੀ ਆ, ਉਹ ਸਾਨੂੰ ਲਿਖ ਕੇ ਦਿੰਦੇ ਆ, ਕੋਈ ਪ੍ਰੋਬਲਮ ਨੀ ਕਿਸੇ ਕਿਸਮ ਦੀ ਆਉਂਦੀ। ਜਿਵੇਂ ਜਿਸ ਤਰ੍ਹਾਂ ਨਵੇਂ ਮੁੰਡੇ ਕਾਫੀ ਹੈਗੇ ਆ, ਉਹ ਕਵਿਤਾ ਟਾਈਪ ਆਪਣੀ ਮਨ ਘੜ ਤੋਂ ਲਿਖ ਕੇ ਭੇਜ ਦਿੰਦੇ ਆ, ਬਾਰ ਬਾਰ ਫੋਨ ਕਰਨਗੇ ਜੀ, ਜੱਸਲ ਜੀ ਤੁਸੀਂ ਗਾਇਆ ਨੀ, ਮੈਂ ਕਿਹਾ ਤੁਸੀਂ ਸਹੀ ਕਰਕੇ ਭੇਜ ਦਿਓ, ਲਿਖੋ ਤੇ ਅਸੀਂ ਜ਼ਰੂਰ ਗਾਵਾਂਗੇ ਜੀ। ਪੁਰਾਣੀ ਗੀਤਕਾਰੀ ਨੂੰ ਆਪਾਂ ਅੱਜ ਦੇ ਸੰਦਰਭ ਦੇ ਵਿੱਚ ਦੇਖੀਏ, ਪੁਰਾਣੀ ਗੀਤਕਾਰੀ ਤੇ ਅੱਜ ਦੀ ਗੀਤਕਾਰੀ ਦੇ ਵਿੱਚ ਤੁਸੀਂ ਮੇਨ ਕੀ ਫਰਕ ਸਮਝਦੇ ਹੋ? ਹਾਂਜੀ, ਜਿਹੜੀ ਪੁਰਾਣੀ ਗਾਇਕੀ ਸਾਇਲੈਂਸ ਸੀ, ਡਿਸਟਰਬੈਂਸ ਨੀ ਸੀਗੀ ਉਹਦੇ ਵਿੱਚ ਕੋਈ ਵੀ, ਤੇ ਸ਼ਬਦਾਂ ਦਾ ਜਿਹੜਾ ਬਿਲਕੁਲ ਜੋੜ ਬਿਲਕੁਲ ਵਧੀਆ ਸੀਗਾ, ਘਰੇਲੂ ਸਟੋਰੀਆਂ ਸੀਗੀਆਂ, ਕੋਈ ਐਕਸਟਰਾ ਇੱਦਾਂ ਚੀਜ਼ ਨੀ ਸੀਗੀ ਵੀ ਜਿਹੜੀ ਵੀ ਅਸੀਂ ਚਾਰ ਭੈਣ ਭਰਾ ਰਲ ਕੇ ਬੈਠ ਕੇ ਨਹੀਂ ਸੁਣ ਸਕਦੇ। ਅੱਜ ਦਾ ਯੁੱਗ ਵੀਡੀਓ ਦਾ ਯੁੱਗ ਆ, ਅਸੀਂ ਅੱਜ ਗਾਣਾ ਨੀ ਸੁਣ ਸਕਦੇ, ਅੱਜ ਵੀਡੀਓ ਦੇਖ ਸਕਦੇ ਹਾਂ। ਅਸੀਂ ਪਹਿਲਾਂ ਤਾਂ ਕਹਿੰਦੇ ਹਾਂ ਨਾ ਜੀ ਗਾਣਾ ਸੁਣੋ ਜੀ ਸਾਡਾ, ਅੱਜ ਕਹਿੰਦੇ ਅਸੀਂ ਦੇਖੋ ਗਾਣਾ ਦੇਖੋ, ਤੇ ਸ਼ਾਇਦ ਮੇਰਾ ਖਿਆਲ ਹੈ ਗਾਣਾ ਦੇ ਜਮਾਨਾ ਨਹੀਂ ਰਿਹਾ। ਜੀ ਜੀ, ਉਹ ਗਾਣਾ ਜਦੋਂ ਦੇਖਦੇ ਆ ਤੇ ਫਿਰ ਉਹ ਇਕੱਲੇ ਜਿਹੜੀਆਂ ਤਸਵੀਰਾਂ ਨੇ ਉਹ ਜ਼ਿਹਨ ਚ ਛਪ ਜਾਂਦੀਆਂ ਨੇ, ਤੇ ਜਿਹੜੇ ਸ਼ਬਦ ਨੇ ਉਹ ਕਿਧਰੇ ਖੁਰਦ ਬੁਰਦ ਹੋ ਜਾਂਦੇ ਨੇ ਮੇਰਾ ਖਿਆਲ ਹੈ। ਹਾਂਜੀ, ਉਹ ਮਿਊਜ਼ਿਕ ਦੀ ਰੇਂਜ ਵਿੱਚ, ਫਿਰ ਵੀਡੀਓ ਦੀ ਰੇਂਜ ਵਿੱਚ ਉਹ ਸ਼ਬਦ ਜਿਹੜੇ ਘੁੱਟੇ ਰਹਿ ਜਾਂਦੇ ਹੈਗੇ ਆ, ਇੱਕੋ ਗੱਲ ਵਾਰ ਵਾਰ, ਇੱਕੋ ਗੱਲ ਵਾਰ ਵਾਰ, ਤੇ ਉਹ ਵਾਰ ਵਾਰ ਵਾਰ ਚੱਲਦੀ ਰਹਿੰਦੀ ਆ, ਤੇ ਉਹ ਵੀਡੀਓ ਜਿਹੜੀ ਆ ਉਹਦੇ ਅਕੋਰਡਿੰਗ ਹੀ ਉਹਨੂੰ ਦੇਖ ਕੇ ਹੀ ਲੋਕ ਪਸੰਦ ਕਰਦੇ ਆ, ਤੇ ਉਹਨੂੰ ਜਿਹਨ ਚ ਰੱਖ ਕੇ ਹੀ, ਜੇ ਕਦੀ ਸੁਣ ਲੈ MP3 ਦਾ, ਉਹਨੂੰ ਜਿਹਨ ਚ ਰੱਖ ਕੇ ਹੀ MP3 ਸੁਣ ਗਏ ਜੀ, ਅੱਜ ਦਾ ਜ਼ਮਾਨਾ ਜੀ। ਜੀ ਜੀ, ਅੱਛਾ ਜਸਲ ਸਾਹਿਬ, ਜੇ ਪੁਰਾਣੇ ਗਾਇਕਾਂ ਗੀਤਕਾਰਾਂ ਦੀ ਗੱਲ ਕਰੀਏ, ਬਹੁਤ ਮਤਲਬ ਉਂਗਲਾਂ ਤੇ ਗਿਣ ਯੋਗੇ ਸੀਗੇ ਜਿਹੜੇ ਅੱਜ ਦੇ ਮੁਕਾਬਲੇ ਦੇਖੀਏ, ਨਾਮ ਬੜੇ ਚਿੱਤ ਚੇਤੇ ਰਹਿੰਦੇ ਸੀਗੇ, ਉਹਨਾਂ ਦੇ ਵਿੱਚੋਂ ਕਿੰਨਾ ਦੀ ਜਿਹੜੀ ਗਾਇਕੀ ਗੀਤਕਾਰੀ ਸੀ ਤੁਹਾਨੂੰ ਜਿਹੜੀ ਜ਼ਿਆਦਾ ਲਭਾਉਂਦੀ ਸੀ ਮਨ ਨੂੰ? ਹਾਂਜੀ, ਦੇਖੋ ਮੈਂ ਤਾਂ ਬਾਰ ਬਾਰ ਹੀ ਮਤਲਬ ਆਪਣੇ ਇਲਾਕੇ ਦੇ ਸਫਰੀ ਸਾਹਿਬ ਦਾ ਨਾਂ ਲਵਾਂਗਾ, ਫਿਰ ਲਾਲ ਠੌਲੀ ਵਾਲੇ ਹੈਗੇ ਜੀ ਸਾਡੇ ਫਗਵਾੜੇ ਕੋਲੋਂ, ਹਾਂਜੀ, ਦੇਵੀ ਸਾਹਿਬ ਹੈਗੇ ਆ, ਗੁਰਸ਼ਰਨ ਹੈਗੇ ਆ, ਪ੍ਰੀਤ ਹੈਗੇ ਆ ਜੀ, ਇਹ ਮਤਲਬ ਜਿਹੜੇ ਪੁਰਾਣੇ ਬੰਦੇ ਹੈਗੇ ਆ, ਇਹਨਾਂ ਦੀ ਜਿਹੜੀ ਆ ਮੈਨੂੰ ਬਾਰ ਬਾਰ ਮਤਲਬ ਇਹ ਇਹਨਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ ਰਿਹਾ, ਤੇ ਕਾਫੀ ਕੋਲ ਬਹਿ ਕੇ ਇਹਨਾਂ ਕੋਲ ਸਿੱਖਿਆ ਵੀ ਆ, ਤੇ ਅੱਜ ਇਹਨਾਂ ਦੇ ਗੀਤ ਜੇ ਅੱਜ ਸਫਰੀ ਸਾਹਿਬ ਦੁਨੀਆਂ ਤੇ ਨਹੀਂ ਹੈਗੇ ਤਾਂ ਅੱਜ ਉਹਨਾਂ ਦੇ ਗੀਤ ਚੱਲਦੇ ਆ। ਹਾਂਸਰਾ ਜੀ ਮੈਂ ਗਾਇਆ ਸੀ, ਨਾਗਣੇ ਨੇ ਇੱਕ ਡੰਗੋਰ ਮਾਰਿਆ, ਕਾਫੀ ਮਸ਼ਹੂਰ, ਫਸਟ ਟਾਈਮ ਉਹਨੇ ਗਾਇਆ ਸੀਗਾ, ਅੱਜ ਵੀ ਦੇਖੋ ਲੋਕ ਉਹਨੂੰ ਸੁਣਦੇ ਆ ਜੀ, ਬਿਲਕੁਲ, ਤੇ ਜੇ ਉਹਨਾਂ ਦੇ ਕਲਮ ਚ ਦਮ ਸੀਗਾ ਤੇ ਅੱਜ ਤਾਂ ਲੋਕਾਂ ਨੇ ਉਹਨਾਂ ਦੇ ਗੀਤਾਂ ਨੂੰ ਅਮਰ ਕਰ ਦਿੱਤਾ ਤੇ ਰਾਈਟਰਾਂ ਨੂੰ ਅਮਰ ਕਰ ਦਿੱਤਾ ਜੀ। ਜੀ ਜੀ, ਬਿਲਕੁਲ, ਇਸ ਕਰਕੇ ਅੱਜ ਦੇ ਪੁਰਾਣੇ ਇਹਨਾਂ ਚ ਇਹੀ ਫਰਕ ਆ ਜੀ, ਅੱਜ ਦਾ ਜਿਹਨੇ ਅੱਜ ਦੇ ਜਿਹੜੇ ਰਾਈਟਰ ਜਾਂ ਸਿੰਗਰ ਸਾਡੇ ਵਰਗੇ ਹੈਗੇ ਆ, ਉਹ ਮਤਲਬ ਜੇ ਤਾਂ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਆ ਤੇ ਲੌਂਗ ਲਾਈਫ ਹੁੰਦੀ ਆ, ਉਹ ਤਾਂ ਚੱਲਦੀ ਰਹਿੰਦੀ ਵਧੀਆ, ਤੇ ਜਿਹੜੀ ਉਹ ਆਉਂਦੀ ਥੋੜੇ ਸਮੇਂ ਨੀ ਆਉਂਦੀ, ਵੀਡੀਓ ਤਾਂ ਵੀ ਸੇਮ ਤਾਂ ਜਿੰਨਾ ਚਿਕਰ ਚੈਨਲ ਦੀ ਵੀਡੀਓ ਚੱਲਦੇ ਆ ਉਨ ਚਿਕਰ ਲੋਕ ਦੇਖਦੇ ਆ, ਉਸ ਤੋਂ ਬਾਅਦ ਭੁੱਲ ਜਾਂਦੇ ਆ। ਭੁੱਲ ਜਾਂਦੇ ਆ, ਬਿਲਕੁਲ ਬਿਲਕੁਲ। ਇਸ ਤੋਂ ਪਹਿਲਾਂ ਕਿ ਮੈਂ ਅਗਲਾ ਸਵਾਲ ਕਰਾਂ, ਮੈਂ ਚਾਹਾਂਗੀ ਕਿ ਸਾਡੇ ਰਾਵਤਾ ਪਰਿਵਾਰ ਜਿਹੜਾ ਸੁਣ ਰਿਹਾ ਹੈ, ਤੁਸੀਂ ਆਪਣੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ ਜ਼ਰੂਰ ਉਹਨਾਂ ਦੇ ਸਪੁਰਦ ਕਰੋ। ਹਾਂਜੀ, ਸਾਡਾ ਟਾਈਟਲ ਗੇਮੀ ਹਾਰਟ ਦਾ ਜੀ ਸੌਂਗ ਸੀਗਾ ਜੀ, ਡੈਵਿਡ ਢਿੱਲੋ ਜੀ ਨੇ ਲਿਖਿਆ ਸੀਗਾ ਜੀ। ਹਾਂਜੀ, ਫੁੱਲਾਂ ਕੋਲੋਂ ਮੈਂ ਇੱਕ ਮੰਜੀ ਤਾਰਿਆਂ ਤੋਂ ਲੋਨੀ, ਅਸੀਂ ਤੇਰੇ ਹੋਏ ਬਿੱਲ ਤੂੰ ਵੀ ਸਾਡੀ ਹੋਣੀ, ਤੇਰਾ ਪਿਆਰ ਅੰਗ ਅੰਗ ਚ ਸਮੋਇਆ, ਤੇਰਾ ਪਿਆਰ ਅੰਗ ਅੰਗ ਚ ਸਮੋਇਆ, ਤੂੰ ਦਿਲ ਦੇ ਦਿਲ ਤੇਰਾ ਨੂੰ ਜੇ ਨਾ ਸੋਹਣੀਏ, ਜੇ ਨਾ ਸੋਹਣੀਏ ਕਿਸੇ ਦਾ ਹੱਲ ਹੋਇਆ, ਤੂੰ ਦਿਲ ਦੇ ਦੇ ਵਿੱਚ ਤੇਰਾ ਨੂੰ ਜੇ ਨਾ ਸੋਹਣੀਏ ਕਿਸੇ ਦਾ ਹੱਲ ਹੋਇਆ, ਤੂੰ ਦਿਲ ਦੇ ਦੇ ਵਿੱਚ ਤੇਰਾ ਨੂੰ ਬਾਪੂ ਦਾ ਕਮਾਉ ਪੁੱਤ ਬੈਠਾ ਦਿਲ ਹਾਰ ਕੇ, ਦਾਜ ਦੀ ਨੀ ਲੋੜ ਢਿੱਲੋ ਲੈ ਜੋ ਝੁੰਨੀ ਚਾੜ ਕੇ, ਜੇਬ ਜੱਟੀਏ ਗੁਲਾਮ ਤੇਰਾ ਹੋਇਆ, ਜੇਬ ਜੱਟੀਏ ਗੁਲਾਮ ਤੇਰਾ ਹੋਇਆ, ਤੂੰ ਦਿਲ ਦੇ ਦੇ ਵਿੱਚ ਤੇਰਾ ਨੂੰ ਜੇ ਨਾ ਸੋਹਣੀਏ ਕਿਸੇ ਦਾ ਹੱਲ ਹੋਇਆ, ਤੂੰ ਦਿਲ ਦੇ ਦੇ ਵਿੱਚ ਤੇਰਾ ਨੂੰ ਬਹੁਤ ਖੂਬ। ਅੱਛਾ ਜਸਲ ਸਾਹਿਬ, ਜੇ ਪੁਰਾਣੇ ਗਾਇਕਾਂ ਦੀ ਗੱਲ ਕਰੀਏ, ਜਿਸ ਤਰ੍ਹਾਂ ਮਤਲਬ ਗੀਤਕਾਰ ਕਾਫੀ ਘੱਟ ਹੁੰਦੇ ਸੀ, ਗਾਇਕ ਵੀ ਬਹੁਤਾ ਜ਼ਿਆਦਾ ਨਹੀਂ ਹੁੰਦੇ ਸੀ, ਕਿਹੜੇ ਗਾਇਕ ਦੀ ਗਾਇਕੀ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਆਕਰਸ਼ਿਤ ਕੀਤਾ? ਹਾਂਜੀ, ਬਹੁਤ ਵਧੀਆ ਸਵਾਲ ਆ ਜੀ। ਮੈਂ ਫਸਟ ਟਾਈਮ ਜਦੋਂ ਕਾਲਜ ਚ ਆਇਆ ਸੀਗਾ, ਤੇ ਮੈਂ ਕਾਲਜ ਨਾਗਪੁਰ ਪੜ੍ਹਦਾ ਸੀਗਾ ਜੀ। ਮੈਂ ਡੀਪੀਐਡ ਕੀਤੀ ਆ, ਐਮਫਿਲ ਕੀਤੀ ਆ, ਪੀਐਚਡੀ ਕਰ ਰਿਹਾ ਜੀ। ਹਾਂਜੀ, ਤੇ ਉਹਨਾਂ ਨੇ ਮੈਨੂੰ ਕਿਹਾ, ਮੈਂ ਫਸਟ ਟਾਈਮ ਜਦੋਂ ਸਟੇਜ ਤੇ ਚੜਿਆ ਤੇ ਮੇਰੀ ਲੁੱਕ ਬਿਲਕੁਲ ਹਾਂਸਦੀ ਵਰਗੀ ਸੀ, ਵਾਲ ਲੰਬੇ ਲੰਬੇ, ਸਟਾਈਲ ਬਿਲਕੁਲ ਹੋਈ ਸੂਫੀਆਨਾ, ਮਾਲਾ ਜੀਆਂ ਵੀ ਪਾ ਛੱਡੀਆਂ ਗਲਾਂ ਜਿੱਦਾਂ ਮਨ ਘੜਤ, ਕਿਉਂਕਿ ਉਹ ਆਪਣੇ ਆਪ ਚ ਬਿਲਕੁਲ ਠੀਕ ਆ, ਲੇਕਿਨ ਅਸੀਂ ਸਾਨੂੰ ਲੋਕ ਫਿਰ ਸਮਝੋ ਯਾਰ ਤੂੰ ਹੰਸਰਾਜ ਬਣੀ ਸਕਦਾ ਏਦਾਂ ਹਨਾ। ਤੇ ਮੈਂ ਉੱਥੇ ਵੀ ਸਟਾਈਲ ਮੇਰਾ ਇਹੀ ਸੀਗਾ, ਤੇ ਸਟੇਜ ਬਹੁਤ ਵੱਡੇ ਲੈਵਲ ਦੀ ਸੀਗੀ, ਤੇ ਮੈਨੂੰ ਕਹਿੰਦੇ ਕੁਛ ਸੁਣਾਓ ਤਾਂ ਹੰਸਰਾਜ ਹਾਂਜੀ ਗੈਸਟ ਆਈ ਸੀਗੀ, ਉਹ ਫਿਰ ਮੈਂ ਨਾ ਸੁਣਾਇਆ ਸੀਗਾ ਹੰਸ ਜੀ ਦਾ ਗੀਤ, ਉਹਨਾਂ ਤੋਂ ਪ੍ਰਭਾਵਿਤ ਹੋਇਆ ਫਿਰ ਸੁਖਵਿੰਦਰ ਜੀ, ਨੁਸਰਤ ਜੀ, ਅਮਰੀਕਾ ਜੀ, ਤਸਲੀਮ ਜੀ, ਇਹਨਾਂ ਦਾ ਮਤਲਬ ਮੇਰੀ ਗਾਇਕੀ ਵਿੱਚ, ਗਾਇਕੀ ਨਿਖਾਰਨ ਵਾਸਤੇ, ਅਗਾਂਹ ਵਧੂ ਕਰਨ ਵਾਸਤੇ ਮਿਊਜ਼ਿਕ ਪ੍ਰਤੀ ਇਹਨਾਂ ਦਾ ਬਹੁਤ ਯੋਗਦਾਨ ਆ ਜੀ ਇਹਨਾਂ ਦਾ। ਅੱਛਾ, ਇੱਕ ਬਿਲਕੁਲ ਇਹਦੇ ਨਾਲ ਰਿਲੇਟਡ ਗੱਲ ਇਹ, ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਹੈ ਸੂਫੀਆਨਾ ਜਿਹੜੇ ਦਿੱਖ ਹੈ, ਉਸ ਤਰ੍ਹਾਂ ਦੀ ਜਦੋਂ ਸੂਫੀ ਕਿਸੇ ਗਾਇਕ ਦਾ ਨਾਂ ਆਉਂਦਾ ਤਾਂ ਉਹਦੀ ਦਿੱਖ ਦੀ ਇੱਕ ਕਲਪਨਾ ਬਣਦੀ ਹੈ ਸਾਡੇ ਅੰਦਰ, ਕਿਉਂਕਿ ਇੱਕ ਸੂਫੀਆਨੇ ਗਾਇਕ, ਸੂਫੀਆਨਾ ਗਾਇਕ ਹੁੰਦੇ ਨੇ ਜਿਹੜੇ, ਉਹਨਾਂ ਦੀ ਇੱਕ ਵੱਖਰੀ ਦਿੱਖ ਹੁੰਦੀ ਹੈ, ਵੱਖਰਾ ਪਹਿਰਾਵਾ ਹੁੰਦਾ। ਤੇ ਤੁਹਾਡਾ ਜਿਹੜੀ ਮਤਲਬ ਗਾਇਕੀ ਹੈ, ਤੁਹਾਡੀ ਦਿੱਖ ਤੋਂ ਕਾਫੀ ਅਲੱਗ ਹੈ, ਇਹਦੇ ਪਿੱਛੇ ਕੀ ਕਾਰਨ ਹੈ? ਹਾਂਜੀ, ਇਹਦਾ ਕਾਰਨ ਇਹ ਹੈ ਜੀ, ਮੈਂ ਜੋ ਫਿਜ਼ੀਕਲ ਐਜੂਕੇਸ਼ਨ ਟ੍ਰੇਡ ਦਾ ਮੈਂ ਕੋਰਸ ਕਰਦਾ ਸੀਗਾ ਜੀ, ਸਰੀਰਕ ਸਿੱਖਿਆ ਟੀਚਰ ਵਾਸਤੇ, ਉੱਥੇ ਲੋਕੇਸ਼ਨ ਸਾਰੀ ਆਰਮੀ ਵਾਲੀ ਹੁੰਦੀ ਆ, ਤੇ ਉਹ ਵੱਡੇ ਵਾਲ ਜਾਂ ਏਦਾਂ ਓਦਾਂ ਦਾ ਕੁਛ ਰੱਖਣ ਨਹੀਂ ਹੁੰਦੇ ਸੀਗੇ, ਮੇਰੇ ਕਾਫੀ ਵੱਡੇ ਵਾਲ ਸੀ, ਉਹਨਾਂ ਕਰਕੇ ਫਿਰ ਮੈਨੂੰ ਕਟਾਉਣੇ ਪਏ। ਮੈਂ 5 ਸਾਲ ਉੱਥੇ ਰਿਹਾ, 5 ਸਾਲ ਫਿਰ ਮਤਲਬ ਉਹਨੇ ਹਰ ਸਾਲ ਹੀ ਮੈਨੂੰ ਇਹ ਕਹਿਣਾ ਵੀ ਤੁਸੀਂ ਵਾਲ ਨੀ ਰੱਖਣੇ, ਜਿੰਨੇ ਚਿਰ ਇੱਥੇ ਹੈਗੇ ਆ ਜੀ। ਤੇ ਉਹ ਹਾਂਜੀ, ਤੇ ਉਹ ਫਿਰ ਬੰਬੇ ਸ਼ਹਿਰ ਵਿੱਚ ਉੱਥੇ ਰਹਿ ਕੇ, ਤਾਂ ਫਿਰ ਉਹਨਾਂ ਨੇ ਮੈਨੂੰ ਇਸ ਕੰਮ ਤੋਂ ਵਰਜਿਆ, ਤੇ ਨੰਬਰ ਇਹਦੇ ਘੱਟ ਹੁੰਦੇ ਸੀਗੇ ਜੀ, ਕਾਫੀ 30 ਨੰਬਰ ਪੈਂਦੇ ਸੀਗੇ ਲੋਕੇਸ਼ਨ ਦੇ, ਤੁਰਨ ਫਿਰਨ ਦੇ, ਕਰੈਕਟਰ ਦੇ, ਤਾਂ ਇਸ ਕਰਕੇ ਮੈਨੂੰ ਫਿਰ ਉਹ ਚੀਜ਼ ਨੂੰ ਵਰਜਣਾ ਪਿਆ ਥੋੜਾ ਜਿਹਾ। ਅੱਛਾ, ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਹੈ ਆਪਣੇ ਜਿਹੜਾ ਹੈਗਾ ਲਿਖਣ ਪੜ੍ਹਨ ਦਾ, ਵੀ ਤੁਸੀਂ ਨਾਲੋ ਨਾਲ ਸ਼ੌਕ ਰੱਖ ਰਹੇ ਹੋ, ਪੀਐਚਡੀ ਮਾਸ਼ਾਅੱਲਾ ਕਰ ਰਹੇ ਹੋ, ਬਹੁਤ ਘੱਟ ਗਾਇਕ ਹੁੰਦੇ ਨੇ ਜਿਹੜੇ ਇਹ ਮਤਲਬ ਇੰਨਾ ਲੰਮਾ ਪੜ੍ਹਦੇ ਤੁਰੇ ਜਾਂਦੇ ਨੇ। ਮੇਰਾ ਖਿਆਲ ਹੈ ਬੀਏ ਦੇ ਵਿੱਚ ਪੜ੍ਹਦੇ ਪੜ੍ਹਦੇ ਉਹ ਡਿਸਾਈਡ ਕਰ ਲੈਂਦੇ ਨੇ, ਇੱਕ ਤਰ੍ਹਾਂ ਨਾਲ ਡਿਸਾਈਡ ਹੋ ਹੀ ਜਾਂਦਾ ਉਹਨਾਂ ਦਾ ਭਵਿੱਖ, ਦੇ ਕਿ ਗਾਇਕੀ ਦੇ ਮੈਦਾਨ ਦੇ ਵਿੱਚ ਇੱਕ ਤਰ੍ਹਾਂ ਨਾਲ ਜੰਗ ਕਹਾਂਗੇ ਗਾਇਕੀ ਦੇ ਅੱਜ ਕੱਲ੍ਹ, ਕਿਉਂਕਿ ਜਿੱਦਾਂ ਦੇ ਗਾਇਕ ਆ ਰਹੇ ਨੇ, ਜਿੱਦਾਂ ਵੱਡੀ ਗਿਣਤੀ ਦੇ ਵਿੱਚ ਇੱਕ ਜੰਗ ਛਿੜੀ ਹੋਈ ਹੈ, ਤੇ ਉਸ ਮੈਦਾਨ ਦੇ ਵਿੱਚ ਉਛਾਲ ਮਾਰ ਦਿੰਦੇ ਨੇ, ਪਰ ਤੁਸੀਂ ਮਤਲਬ ਆਪਣੀ ਮਾਸ਼ਾਅੱਲਾ ਪੜ੍ਹਾਈ ਕਾਫੀ ਅੱਛੀ ਕਰ ਲਈ ਹੈ ਤੇ ਜਾਰੀ ਵੀ ਹੈ ਲਗਾਤਾਰ, ਤੇ ਜਿੱਥੋਂ ਇੱਕ ਸਵਾਲ ਫਿਰ ਉਪਜਦਾ ਹੈ ਕਿ ਸ਼ਾਇਦ ਤੁਸੀਂ ਹਲੇ ਫਾਈਨਲ ਡਿਸੀਜਨ ਨਹੀਂ ਲੈ ਸਕੇ ਕਿ ਤੁਸੀਂ ਗਾਇਕੀ ਵੱਲ ਵਧਣਾ ਹੈ ਜਾਂ ਫਿਰ ਕਿਤੇ ਬਤੌਰ ਪ੍ਰੋਫੈਸਰ ਜਿਹੜੀ ਹੈ ਬੱਚਿਆਂ ਦੀ ਸੇਵਾ ਕਰਨੀ ਹੈ? ਹਾਂਜੀ, ਇਹ ਮੈਂ ਸ਼ੁਰੂ ਤੋਂ ਦੋ ਹੀ ਚੀਜ਼ਾਂ ਚੁਣੀਆਂ ਸੀਗੀਆਂ, ਮਿਊਜ਼ਿਕ ਤੇ ਸਪੋਰਟਸ। ਮੈਂ ਨੈਸ਼ਨਲ ਹੈਂਡਬਾਲ ਦਾ ਪਲੇਅਰ ਹਾਂ, ਅਥਲੈਟਿਕਸ ਵਿੱਚ ਮੈਂ ਯੂਨੀਵਰਸਿਟੀ ਲੈਵਲ ਦਾ ਪਲੇਅਰ ਹਾਂ ਜੀ, ਬੀ ਗ੍ਰੇਡ ਦਾ। ਉਹ ਹੀ ਚੀਜ਼ਾਂ ਹੁਣ ਸਕੂਲ ਕਾਲਜ ਚ ਜਿੱਦਾਂ ਗਾਣਾ ਗਾਉਣੀ ਤੇ ਗਾਉਂਦਾ ਤਾਂ ਮੈਂ ਸ਼ੁਰੂ ਤੋਂ ਹੀ ਹਾਂ, ਜਿੱਦਾਂ ਪਾਠ ਫੇਰੀਆਂ ਤੇ ਗਾਣਾ, ਗੁਰਪੁਰਬ ਤੇ ਜਾਂ ਹੋਰ ਕੋਈ ਧਾਰਮਿਕ ਫੰਕਸ਼ਨ ਹੋਣੇ ਉਹਨਾਂ ਤੇ ਗਾਣਾ, ਉਹਦੇ ਨਾਲ ਨਾਲ ਮੇਰੇ ਸਕੂਲ ਕਾਲਜ ਸਪੋਰਟਸ ਬਹੁਤ ਵਧੀਆ ਰਹੀ ਆ, ਤੇ ਉਹਨੂੰ ਹੀ ਅੱਗੇ ਰੱਖਿਆ। ਹੁਣ ਗਾਇਕੀ ਦੇ ਨਾਲ ਨਾਲ ਚੱਲੀ ਜਾ ਰਹੀ ਆ, ਉਹਦੇ ਸੰਬੰਧ ਵਿੱਚ ਫਿਰ ਫਿਜ਼ੀਕਲ ਐਜੂਕੇਸ਼ਨ ਦਾ ਕੋਰਸ ਕੀਤਾ। ਫਿਰ ਮੈਂ ਸੋਚਿਆ ਬਈ ਜੇ ਬਿਲਟ ਵਾਲੀ ਨੌਕਰੀ ਕੀਤੀ ਗਈ ਤਾਂ ਫਿਰ ਇਹ ਸਿੰਗਿੰਗ ਦਾ ਕੰਮ ਨਹੀਂ ਹੋ ਸਕੇਗਾ, ਸਿਵਲ ਦੀ ਕੋਈ ਨੌਕਰੀ ਕਰੀਏ ਤਾਂ ਫਿਰ ਹੋ ਸਕੇਗਾ, ਇਸ ਕਰਕੇ ਮੈਂ ਇਹ ਲਾਈਨ ਚੁਣੀ। ਸਪੋਰਟਸ ਵੀ ਨਾਲ ਰਿਲੇਟਡ ਆ, ਜਿਹੜੀ ਮੇਰੀ ਮਨ ਦੀ ਤਮੰਨਾ ਸੀ ਉਹ ਵੀ ਪੂਰੀ ਹੋਈ, ਤੇ ਅੱਜ ਮੈਂ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਪ੍ਰਾਈਵੇਟ ਤੌਰ ਤੇ ਮੈਂ ਮਤਲਬ ਇਸ ਵੇਲੇ ਜੋਬ ਵੀ ਕਰ ਰਿਹਾ ਐਜ ਏ ਫਿਜ਼ੀਕਲ ਟੀਚਰ। ਵਾਹ ਵਾਹ, ਕੀ ਬਾਤ ਹੈ। ਜੀ ਸੋ ਆਪਣੇ ਇੱਕ ਮਨਪਸੰਦ ਗੀਤ ਹੋ ਜਾਵੇ ਕਿਉਂਕਿ ਗੱਲਾਂ ਇਹ ਨਾ ਹੋਵੇ ਕਿ ਸਾਡੇ ਰਾਬਤਾ ਪਰਿਵਾਰ ਨੂੰ ਲੱਗੇ ਕਿ ਲਗਾਤਾਰ ਜਿਹੜੇ ਹੈਗੇ ਗੱਲਾਂ ਦਾ ਸਿਲਸਿਲਾ ਗੱਲਾਂ ਦੇ ਵਿੱਚ ਮੁਕਾਈ ਜਾਂਦੇ ਨੇ ਸੋ ਨਾਲ ਨਾਲ ਤੁਹਾਡੀ ਗਾਇਕੀ ਦਾ ਸਫ਼ਰ ਵੀ ਜਿਹੜਾ ਹੈਗਾ ਜਾਰੀ ਰਹੇ ਇੱਕ ਗੀਤ ਖੂਬਸੂਰਤ ਜ਼ਰੂਰ ਹੋ ਜਾਏ ਹਾਂਜੀ ਠੀਕ ਹੈ ਇਹ ਗੀਤ ਹੈਗਾ ਜੀ ਮੇਰਾ ਵੀਡੀਓ ਜਲਦੀ ਇਹਦੀ ਮਤਲਬ ਮਾਰਕੀਟ ਚ ਲਾਂਚ ਹੋਣੀ ਆ ਜੀ ਤਾਂ ਇਹ USA ਤੋਂ ਅਮਨ ਸਿੰਘ ਨੇ ਮਿਊਜ਼ਿਕ ਕੀਤਾ ਸੀ ਗਾਣਾ ਦਾ ਜੀ ਠੁਮਕਾ ਲਗਾ ਦੇ ਅੱਜ ਧਰਤੀ ਹਿਲਾ ਦੇ ਅੱਜ ਠੁਮਕਾ ਲਗਾ ਦੇ ਅੱਜ ਧਰਤੀ ਹਿਲਾ ਦੇ ਅੱਜ ਨੈਣਾ ਵਾਲੇ ਧੀਰਾਂ ਨੂੰ ਤੂੰ ਸਾਡੇ ਉੱਤੇ ਕੱਸ ਲੈ ਇੱਕ ਵਾਰੀ ਲੱਕ ਨੂੰ ਹਿਲਾ ਕੇ ਸੋਹਣੀ ਐ ਨੀ ਆ ਜਾ ਸਾਡੇ ਨਾਲ ਨੱਚ ਲੈ ਇੱਕ ਵਾਰੀ ਲੱਕ ਨੂੰ ਹਿਲਾ ਕੇ ਸੋਹਣੀ ਐ ਨੀ ਆ ਜਾ ਸਾਡੇ ਨਾਲ ਨੱਚ ਲੈ ਨੱਚ ਨੱਚ ਸੋਹਣੀਏ ਤੂੰ ਸਭ ਨੂੰ ਨਚਾਈ ਜਾ ਮੇਰੇ ਯਾਰਾ ਵੇਲੀਆਂ ਨੂੰ ਐਵੇਂ ਨਾ ਸਤਾਈ ਜਾ ਗੁੱਟ ਨਾ ਗਣੀ ਦੇ ਨਾਲ ਦਿਲ ਮੇਰਾ ਡੱਸ ਲੈ ਇੱਕ ਵਾਰੀ ਲੱਕ ਨੂੰ ਹਿਲਾ ਕੇ ਸੋਹਣੀ ਐ ਨੀ ਆ ਜਾ ਸਾਡੇ ਨਾਲ ਨੱਚ ਲੈ ਮੀਰਪੁਰੀਆਂ ਦੀ ਗੱਲ ਪਿਆਰ ਵਾਲੀ ਕਰੇਦਾ ਸੰਧੂ ਦਿਲ ਵਾਗ ਤਾਈਓ ਤੇਰੇ ਉੱਤੇ ਮਾਰੇਦਾ ਜਸਲ ਵੀ ਕਹਿੰਦਾ ਥੋੜਾ ਸਾਡੇ ਨਾਲ ਹੱਸ ਲੈ ਇੱਕ ਵਾਰੀ ਲੱਕ ਨੂੰ ਹਿਲਾ ਕੇ ਸੋਹਣੀ ਐ ਨੀ ਆ ਜਾ ਨੀ ਆ ਜਾ ਨੀ ਆ ਜਾ ਸਾਡੇ ਨਾਲ ਨੱਚ ਲੈ ਵਾਹ ਬਹੁਤ ਖੂਬਸੂਰਤ ਬਾਬੂ ਬੇਦੀ ਜੀ ਨੇ ਸਾਡੇ ਚਿੱਠੀ ਪੱਤਰ ਬਿਹਾਰ ਕੀਤਾ ਹੈਗਾ ਚਿੱਠੀ ਪੱਤਰ ਪਾਇਆ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਭ ਤੋਂ ਪਹਿਲਾਂ ਤੇ ਅਮਰੀਕ ਜੱਸਲ ਜੀ ਤੁਹਾਡੇ ਜੀ ਇਹ ਜਿਹੜਾ ਤੁਸੀਂ ਗੀਤ ਗਾਇਆ ਮੇਰਾ ਖਿਆਲ ਹੈ ਅਮਰੀਕ ਜੱਸਲ ਦਾ ਹੀ ਲਿਖਿਆ ਲੱਗਦਾ ਹੈ ਸ਼ਬਦਾਂ ਦਾ ਤੇ ਗਾਇਕੀ ਦਾ ਆਪਸ ਵਿਚ ਤਾਲਮੇਲ ਬੜਾ ਫਿੱਟ ਬੈਠਦਾ ਸੋ ਜੀ ਇਸ ਤੋਂ ਇਲਾਵਾ ਤੁਸੀਂ ਹੋਰ ਜਿਹੜੇ ਸੂਫੀ ਗੀਤ ਗਾਏ ਨੇ ਉਹਨਾਂ ਬਾਰੇ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਉਹਦੇ ਬਾਰੇ ਸੂਫੀ ਗੀਤ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਮੈਂ ਮਤਲਬ ਸੂਫੀ ਗੀਤ ਦੀ ਐਲਬਮ ਜਿਹੜੀ ਆ ਹੁਣ ਅਸੀਂ ਜਲਦੀ ਰਿਕਾਰਡਿੰਗ ਹੋਣ ਜਾ ਰਹੀ ਹੈ ਸਿਲੈਕਸ਼ਨ ਹੋ ਰਹੀ ਹੈ ਜਿਹੜੇ ਸੌਂਗ ਜਿਹੜੇ ਇੱਧਰ ਉੱਧਰ ਹੋ ਰਹੇ ਜੀ ਆਪਾਂ ਸੂਫੀ ਤੇ ਇਸ ਤੋਂ ਪਹਿਲਾਂ ਮੈਂ ਸੂਫੀ ਸੌਂਗ ਜਿਹੜੇ ਸਟੇਜ ਪਰਫੋਰਮ ਕਰਦਾ ਸੀਗਾ ਲੇਕਿਨ ਮੇਰੀ ਐਲਬਮ ਜਿਹੜੀ ਆ ਐਲਬਮ ਦੇ ਵਿੱਚ ਮੈਂ ਸੂਫੀ ਮਤਲਬ ਨਹੀਂ ਕਰ ਸਕਿਆ ਅੱਜ ਤੱਕ ਤੇ ਇਹ ਆ ਵੀ ਮੇਰਾ ਝੁਕਾ ਸੂਫੀਆਂ ਵੱਲ ਰਹਿਣ ਸਹਿਣ ਸੂਫੀ ਸਟਾਈਲ ਗੱਲਬਾਤ ਏਦਾਂ ਦੀ ਉਹਦੇ ਕਰਕੇ ਮੈਨੂੰ ਜਿਹੜੇ ਸਟੇਜ ਪ੍ਰੋਗਰਾਮ ਇਸ ਤਰੀਕੇ ਦੇ ਮਿਲਦੇ ਸੀਗੇ ਤੇ ਇਸ ਤਰੀਕੇ ਦੇ ਹੀ ਜ਼ਿਆਦਾ ਮੇਰੇ ਕੋਲ ਹੁੰਦੇ ਹੈਗੇ ਆ ਤੇ ਬਾਕੀ ਜਿੱਦਾਂ ਯੂਟਿਊਬ ਹੋ ਗਏ ਹੋਰ ਹੋ ਗਏ ਉਹਨਾਂ ਤੇ ਆਪਾਂ ਸਰਚ ਕਰਾਂਗੇ ਤਾਂ ਸਾਨੂੰ ਸੂਫੀ ਸੌਂਗ ਮੇਰੇ ਕਾਫੀ ਮਿਲਣਗੇ ਤਾਂ ਆਪਾਂ ਕਿਸੇ ਦੇ ਹੋਣ ਗਾਇਓ ਹੋ ਮਾਂ ਆਪਣੇ ਹੋਣ ਤੇ ਕਿਸੇ ਦੇ ਗਾਉਂਦਾ ਰਿਹਾ ਤਕਰੀਬਨ ਜ਼ਿਆਦਾ ਮੈਂ ਤਾਂ ਜਿੱਦਾਂ ਬਿੱਕੀ ਜੀ ਦਾ ਗੀਤ ਇੱਕ ਤਾਂ ਸੁਣਾਉਣਾ ਸੂਫੀ ਹੈਗਾ ਜੀ ਜੀ ਤੇ ਉਹ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਸਾਧੂਆਂ ਦੇ ਨਾਲ ਕਦੇ ਆਡਾ ਨਹੀਂ ਉਡਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਇਹ ਲੁਧਿਆਣੇ ਲਾਗੇ ਦੀ ਗੱਲ ਆ ਜੀ ਕਿਸੇ ਫਕੀਰ ਕੋਲ ਕੋਈ ਗਿਆ ਸੀਗਾ ਗੱਡੀ ਤੇ ਉਤਰਿਆ ਤੇ ਉਹਨਾਂ ਨੇ ਮਤਲਬ ਨਕਾਰਾ ਜਿਹਾ ਕਰਕੇ ਮੂੰਹ ਏਦਾਂ ਟੇਢਾ ਜਿਹਾ ਕਰਕੇ ਕਿਹਾ ਹਾਂ ਛੱਡੋ ਯਾਰ ਕੀ ਆ ਤੇ ਉਹਨਾਂ ਨੇ ਫਿਰ ਫਕੀਰਾਂ ਨੇ ਇੰਨੀ ਗੱਲ ਕਹੀ ਸੀ ਵੀ ਫਕੀਰੀ ਦਾ ਗਰੀਬੀ ਦਾ ਫਕੀਰ ਜਿਹੜੇ ਗਰੀਬ ਹੀ ਹੁੰਦੇ ਆ ਇਹਨਾਂ ਦਾ ਮਜ਼ਾਕ ਨੀ ਉਡਾਉਣਾ ਚਾਹੀਦਾ ਕਦੇ ਵੀ ਉਹ ਫਿਰ ਰਾਈਟਰ ਨੇ ਲਿਖਿਆ ਸੀਗਾ ਤੇ ਤਕਰੀਬਨ ਕਾਫੀ ਇਸ ਸੌਂਗ ਨੂੰ ਮੈਂ ਮਤਲਬ ਗਾਉਂਦਾ ਆ ਹੈ ਵਿੱਕੀ ਬਾਦਸ਼ਾਹ ਜੀ ਦਾ ਲੇਕਿਨ ਕਾਫੀ ਮੁਹਾਰਤ ਇਸ ਤੋਂ ਹਾਸਲ ਕੀਤੀ ਕਾਫੀ ਲੋਕ ਸੁਣਦੇ ਜੀ ਇਹ ਸੌਂਗ ਮੇਰੇ ਕੋਲੋਂ ਹਾਂਜੀ ਜੀ ਹੈਲੋ ਹੈਲੋ ਜੀ ਅੱਛਾ ਅਮਰੀਕ ਜੱਸਲ ਜੀ ਜੇ ਅੱਜ ਦੇ ਸਮੇਂ ਦੀ ਗਾਇਕੀ ਦੀ ਗੱਲ ਕਰੀਏ ਤੇ ਅੱਜ ਦੇ ਸਮੇਂ ਦੇ ਵਿੱਚ ਗਾਇਕ ਜਿਹੜੇ ਤੁਹਾਨੂੰ ਜ਼ਿਆਦਾ ਪਸੰਦ ਨੇ ਕਿ ਬਹੁਤ ਅੱਛਾ ਜਿਹੜਾ ਹੈਗਾ ਆਪਣਾ ਫੀਲਡ ਨੂੰ ਇੱਕ ਦੇਣ ਦੇ ਰਹੇ ਨੇ ਤਾਂ ਉਹ ਕਿਹੜੇ ਕਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੇ ਆ ਹਾਂਜੀ ਦੇਖੋ ਦਲਜੀਤ ਜੀ ਹੈਗੇ, ਦਲਜੀਤ ਦੋਸਾਂਝ ਸਾਡੇ ਐਕਟਰ ਵੀ ਆ, ਪੰਜਾਬੀ ਲੁੱਕ ਵੀ ਸੋਹਣੀ, ਉਹਨਾਂ ਦੀ ਗਾਉਂਦੇ ਵੀ ਵਧੀਆ। ਉਹ ਸਾਡੇ ਹੁੰਦਿਆਂ ਹੁੰਦਿਆਂ ਦੇਖਦੇ ਦੇਖਦਿਆਂ ਹੀ ਮਤਲਬ ਇੱਕ ਛੋਟੇ ਪੜਦੇ ਤੋਂ ਵੱਡੇ ਪੜਦੇ ਵੱਲ ਆਮ ਸਟੇਜ ਸ਼ੋਅ ਕਰਦੇ ਕਰਦੇ ਹੋਏ ਤਾਂ ਫਿਲਮ ਇੰਡਸਟਰੀ ਵੱਲ ਚਲ ਗਏ ਆ। ਇਹ ਸਾਡੇ ਦੇਖਦੇ ਦੇਖਦਿਆਂ ਦੇ, ਸਾਰੇ ਦੇਖਦੇ ਦੇਖਦਿਆਂ ਦੀ ਗੱਲ ਆ। ਜੇ ਅੱਜ ਉਹਦੇ ਉਸ ਬੰਦੇ ਨਾਲ ਮਿਹਨਤ ਕੀਤੀ ਆ, ਜੇ ਅੱਜ ਉਹਦੇ ਦਿਲ ਸਾਫ਼ ਆ, ਬਿਲਕੁਲ ਸਹੀ ਆ, ਤੇ ਮੁਕਾਮ ਤਾਂ ਹੀ ਮਿਲਿਆ ਜੀ। ਇਸ ਤਰ੍ਹਾਂ ਦੇ ਕਾਫੀ ਲੋਕ ਹੈਗੇ ਆ ਜਿਹਨਾਂ ਨੇ ਮਤਲਬ ਥੋੜੇ ਹੀ ਸਮੇਂ ਵਿੱਚ ਬਹੁਤ ਵੱਡੀਆਂ, ਜਿੱਦਾਂ ਘੁੱਗੀ ਜੀ ਹੋ ਗਏ ਆ, ਹਾਂਜੀ, ਤਾਂ ਗਿੱਪੀ ਗਰੇਵਾਲ ਜੀ ਹੋ ਗਏ ਆ, ਇਹਨੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਜੀ ਇਸ ਲਾਈਨ ਵਿੱਚ ਜੀ। ਸਾਡੇ ਨਵਲ ਕੌਰ ਜਿਹੜੇ ਸਾਡੇ ਲਿਸਨਰ ਨੇ ਉਹ ਜੁੜੇ ਨੇ, ਉਹਨਾਂ ਨੇ ਤੁਹਾਨੂੰ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਜੀ, ਤੇ ਨਾਲੇ ਤੁਹਾਡੀ ਆਵਾਜ਼ ਦੀ ਬਹੁਤ ਤਾਰੀਫ ਕੀਤੀ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਅੱਛਾ, ਇੱਕ ਤੁਹਾਡੀ ਆਵਾਜ਼ ਦੇ ਵਿੱਚ ਇੱਕ ਖਾਸ ਸਟਾਈਲ ਹੈਗਾ, ਹੰਸ ਰਾਜ ਹੰਸ ਦੀ ਆਵਾਜ਼ ਦਾ ਵੀ ਕਾਫੀ ਝੁਣ ਪੈਂਦੀ ਹੈ। ਕਈ ਵਾਰੀ ਲੱਗਦਾ ਹੈ ਜੋ ਤੁਹਾਡੀ ਆਵਾਜ਼ ਸੁਣ ਰਿਹਾ, ਮਿਠਾਸ ਹੈ ਉਹਦੀ, ਮਤਲਬ ਲੱਗਦਾ ਕਿ ਤੁਸੀਂ ਹੰਸ ਰਾਜ ਜੀ ਤੋਂ ਕਾਫੀ ਇੰਪ੍ਰੈਸਡ ਲੱਗਦੇ ਹੋ। ਹਾਂਜੀ ਬਿਲਕੁਲ, ਮੈਂ ਸਪੋਰਟਸ ਕਾਲਜ ਜਲੰਧਰ ਪੜ੍ਹਦਾ ਹੁੰਦਾ ਸੀਗਾ, ਤੇ ਮੈਨੂੰ ਮੇਰੇ ਦਿਲ ਦੀ ਤਮੰਨਾ ਆਉਂਦੀ ਸੀ ਮੈਂ ਇਹਨਾਂ ਦੇ ਕੋਲ ਰਵਾਂ, ਇਹਨਾਂ ਨਾਲ ਬੈਕ ਕਰਾਂ ਇਹਨਾਂ ਦੀ, ਇਹਨਾਂ ਦੇ ਦਫ਼ਤਰ ਰਵਾਂ, ਤੇ ਇਹਨਾਂ ਦੇ ਲਾਗੇ ਬੈਠ ਕੇ ਮਤਲਬ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਾ। ਇਹ ਤਾਂ ਮੌਕਾ ਮੇਰੇ ਕੋਲ ਨਹੀਂ ਆਇਆ, ਤੇ ਉਹਨਾਂ ਦੇ ਚਾਚਾ ਜੀ ਹੁੰਦੇ ਸੀਗੇ, ਉਹਨਾਂ ਨੇ ਮੈਨੂੰ ਆਪਣੇ ਕੋਲ ਬਿਠਾਉਣਾ ਜੀ, ਤੇ ਉਹਨਾਂ ਨੇ ਫਿਰ ਜਿੰਨੇ ਵੀ ਉੱਥੇ ਦੀਪਕ ਹੰਸ ਜੀ ਹੁੰਦੇ ਸੀ ਸਾਡੇ ਉਸ ਸਮੇਂ ਦੇ ਜੀ, ਉਹਨਾਂ ਨੇ ਗਾਣਾ, ਤੇ ਹਰ ਬੰਦਾ ਮਤਲਬ ਜੋ ਵੀ ਉੱਥੇ ਸੀਗਾ ਛੋਟੇ ਤੋਂ ਲੈ ਕੇ ਵੱਡੇ ਤੱਕ, ਉਹਨਾਂ ਦੀ ਹੀ ਕਾਪੀ ਸੀ ਤਕਰੀਬਨ, ਪੂਰੀ ਫੁੱਲ ਫੁੱਲੀ ਕਾਪੀ ਸੀ, ਤੇ ਉਹ ਉਸ ਵਿੱਚ ਰਹਿ ਰਹਿ ਕੇ ਮੈਂ ਮਤਲਬ ਇਹ ਚੀਜ਼ ਫਿਰ ਉਹਨਾਂ ਦੇ ਹੀ ਗਾਣੇ ਸੁਣੇ, ਉਹਨਾਂ ਦੇ ਸਟੇਜ ਸ਼ੋ ਨੈਟ ਤੇ ਇੱਧਰ ਉੱਧਰੋਂ ਸਾਰੇ ਦੇਖਣੇ, ਉਹ ਰੰਗਤ ਬਣ ਗਈ ਸੀ, ਇੱਥੇ ਤੱਕ ਮੇਰਾ ਫੇਸ ਵੀ ਉਸ ਤਰੀਕੇ ਦਾ ਬਣ ਲੱਗ ਪਿਆ ਸੀਗਾ, ਤੇ ਲੋਕ ਮੈਨੂੰ ਹੰਸ ਹੰਸ ਕਹਿਣ ਲੱਗ ਪਏ ਜੀ। ਕੁੱਝ ਲੋਕਾਂ ਨੇ ਸਲਾਹ ਦਿੱਤੀ ਵੀ ਤੁਸੀਂ ਕੁਛ ਆਪਣਾ ਲੈ ਕੇ ਆਓ ਤਾਂ ਫਿਰ ਮਤਲਬ ਤੁਸੀਂ ਮਤਲਬ ਕਾਂ ਕੁਛ ਤਰੱਕੀ ਕਰ ਸਕੋਗੇ, ਲੇਕਿਨ ਲੋਕਾਂ ਨੇ ਕਾਫੀ ਮਤਲਬ ਇਸ ਚੀਜ਼ ਨੂੰ ਸਰਾਹਿਆ, ਤੇ ਫਿਰ ਮੈਂ ਚੇਂਜ ਕੀਤਾ, ਤੇ ਮੇਰਾ ਕਹਿਣ ਦਾ ਮਤਲਬ ਵੀ ਮੈਂ ਉੱਥੇ ਦਫ਼ਤਰ ਉਹਨਾਂ ਦੇ ਜਾਣਾ, ਤੇ ਉਹਨੇ ਖਾਸ ਹਦਾਇਤ ਦਿੱਤੀ ਸੀਗੀ ਵੀ ਅਮਰੀਕ ਸਿੰਘ ਜਿਹੜਾ ਬੰਦਾ ਉਹ ਜਸਲ ਨੀ ਮੈਂ ਕਹਿੰਦਾ ਉਹਨੂੰ ਆਪਣੇ ਆਪ ਨੂੰ ਜੀ, ਇਸ ਬੰਦੇ ਨੂੰ ਆਫਿਸ ਨੀ ਮਤਲਬ ਆਉਣ ਦੇਣਾ, ਤੇ ਤੁਸੀਂ ਇਹਨੂੰ ਜੇ ਚੱਪਲਾਂ ਪਾਈਆਂ ਹੈ ਨੀ ਪਾਈਆਂ ਤੇ ਚੱਪਲਾਂ ਲੈ ਕੇ ਦੇ ਦਿਓ, ਜੇ ਇਹਨੇ ਪਜਾਮਾ ਨਹੀਂ ਪਾਇਆ ਪੈਂਟ ਨੀ ਹੈਗੀ ਚੰਗੀ, ਤੇ ਇਹਨੂੰ ਪੈਂਟ ਲੈ ਕੇ ਦੇ ਦਿਓ, ਤੇ ਟਿਕਟ ਲੈ ਕੇ ਤਾਂ ਬੱਸੇ ਚੜ ਦੇਣਾ ਇਹਨੂੰ, ਦਫ਼ਤਰ ਨੀ ਆਉਣਾ ਚਾਹੀਦਾ। ਤੇ ਉਹਨਾਂ ਨੇ ਫਿਰ ਮੈਂ ਕਾਫੀ ਸੰਘਰਸ਼ ਕੀਤਾ, 2 ਸਾਲ ਇਹ ਕੰਮ ਕਰਦੇ ਰਿਹਾ, ਉਹਨੇ ਮੈਨੂੰ ਰੋਟੀ ਪਾਣੀ ਖਵਾ ਕੇ ਕਦੀ ਕੁਛ ਲੈ ਕੇ ਦੇ ਦੇਣਾ, ਕਦੀ ਕੁਛ ਟਿਕਟ ਲੈ ਕੇ ਬੱਸੇ ਚੜ ਦੇਣਾ ਜੀ। ਉਹਨਾਂ ਨੂੰ ਮੇਰੀ ਘਰ ਦੀ ਸਾਰੀ ਸਿਚੁਏਸ਼ਨ ਦਾ ਪਤਾ ਸੀਗਾ ਵੀ ਕਿੱਦਾਂ ਦਾ ਇਨਸਾਨ ਆ, ਉਹਨੇ ਮੈਨੂੰ ਫਿਰ ਇੱਕ ਦਿਨ ਬਹਿ ਕੇ ਕੋਲ ਮਤਲਬ ਸਮਝਾਇਆ, ਚਿੱਠੀਆਂ ਰਾਹੀਂ ਵੀ ਉਹਨੇ ਮੇਰੇ ਨਾਲ ਗੱਲ ਕੀਤੀ, ਮੈਂ ਚਿੱਠੀਆਂ ਬਹੁਤ ਬਣਾਉਂਦਾ ਉਹਨਾਂ ਨੂੰ, ਤੇ ਉਹਨੇ ਮੈਨੂੰ ਕਿਹਾ ਵੀ ਤੇਰੇ ਘਰ ਦੀ ਹਾਲਤ ਬੜੀ ਮਾੜੀ ਆ, ਵੀ ਸਾਡੇ ਵੱਲ ਦੇਖ ਅਸੀਂ ਕਿੱਦਾਂ ਗੁਜ਼ਾਰੇ ਕਰ ਕਰਕੇ ਅੱਜ ਆਹ ਮੁਕਾਮ ਹਾਸਲ ਕੀਤਾ ਆ, ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਤੁਸੀਂ ਇਹਦੇ ਮੁਕਾਬਲੇ 1 ਪੁਆਇੰਟ ਵੀ ਨਹੀਂ ਕਰ ਸਕਦੇ ਮਿਹਨਤ, ਜੇ ਨਹੀਂ ਕਰ ਸਕਦੇ ਤੁਸੀਂ ਕਦੀ ਕੁਛ ਬਣ ਨਹੀਂ ਸਕਦੇ, ਜੇ ਬਣਨਾ ਹੀ ਕੁਛ ਨਹੀਂ ਤਾਂ ਫਿਰ ਤੁਸੀਂ ਲਾਈਨ ਛੱਡ ਦਿਓ ਜੀ। ਤੇ ਫਿਰ ਮੈਂ ਮਨ ਚ ਧਾਰ ਲਿਆ ਵੀ ਜੋ ਵੀ ਮਤਲਬ ਹੋਵੇ, ਮੈਂ ਮਤਲਬ ਪੈਸੇ ਹੋਣ ਨਾ ਹੋਣ, ਕੋਈ ਸਾਥ ਦੇਵੇ ਨਾ ਦੇਵੇ, ਰੱਬ ਦਾ ਨਾਂ ਲਾ ਕੇ ਤੁਰੇ ਰਹਿਣਾ, ਤੇ ਮੈਂ 2001 ਤੋਂ ਲੈ ਕੇ ਅੱਜ ਤੱਕ ਮਤਲਬ ਪੂਰਾ ਸੰਘਰਸ਼, 1 ਸਕਿੰਟ ਵੀ ਜਿਹਨੂੰ ਕਹਿੰਦੇ ਮੈਂ ਨੀ ਟੁੱਟਿਆ, ਜੇ ਰਾਤ ਨੂੰ ਤਾਂ ਇਹਨਾਂ ਦੇ ਗੀਤ ਨੁਸਰ ਸਾਹਿਬ ਦੇ, ਸੁਖਵਿੰਦਰ ਜੀ ਦੇ, ਮੀਕੇ ਦੇ, ਸਲੀਮ ਜੀ ਦੇ ਸੁਣਨੇ ਆ, ਵਿੱਚ ਉਹਨਾਂ ਦਾ ਘੁੰਡੀਆਂ ਦੇਖਣੀਆਂ ਕੀ ਆ ਕੀ ਕਿੱਧਰ ਨੂੰ ਆ, ਤੇ ਮੈਂ ਸਵੇਰੇ ਸ਼ਾਮੀ ਉਹ ਸੁਣਨੇ ਜ਼ਰੂਰ ਆ, ਮੈਂ ਮਤਲਬ ਟੱਚ ਰਿਹਾ ਜੀ, ਅੱਜ ਟੱਚ ਰਿਹਾ, ਤੇ ਜੇ ਹੰਸਦਾ ਹੰਸ ਨੂੰ ਮੈਂ ਪਿਆਰ ਕਰਦਾ ਨਾ, ਅਮਰੀਕ ਜਸਲ ਅੱਜ ਬਣ ਗਿਆ ਜੀ ਮੈਂ। ਬਿਲਕੁਲ ਬਿਲਕੁਲ। ਅੱਛਾ ਅਮਰੀਕ ਜਸਲ ਜੀ, ਇੱਕ ਹੋਰ ਜਿਹੜੇ ਅੱਜ ਕੱਲ ਦੇ ਗਾਇਕ ਨੇ, ਜਿੱਦਾਂ ਤੁਸੀਂ ਗਿੱਪੀ ਗਰੇਵਾਲ ਦਾ ਨਾਂ ਲਿਆ ਸੀ, ਆਪਣੇ ਦਲਜੀਤ ਦੋਸਾਂਝ ਦਾ ਨਾਂ ਲਿਆ ਸੀ, ਹੋਰ ਵੀ ਕਾਫੀ ਜਿਹੜੇ ਗਾਇਕ ਨੇ ਜਿਹੜੇ ਗਾਇਕੀ ਦੇ ਨਾਲ ਨਾਲ ਜਿਨ੍ਹਾਂ ਨੇ ਐਕਟਿੰਗ ਨੂੰ ਅਪਣਾ ਲਿਆ, ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਮਤਲਬ ਇਸ ਫੀਲਡ ਦੇ ਵਿੱਚ ਡਬਲ ਛਾਲ ਮਾਰਨਾ ਹੈ, ਉਹ ਕਿੰਨਾ ਕੁ ਫਾਇਦੇਮੰਦ ਹੈ? ਡਬਲ ਛਾਲ ਤੇ ਬੇਸ਼ਕ ਹੈਗੀ ਆ, ਲੇਕਿਨ ਇਹਦੇ ਫਾਇਦੇ ਬਹੁਤ ਹੈਗੇ ਆ ਜੀ। ਇੱਥੇ ਅਸੀਂ 1 ਵੀਡੀਓ 2-2.5 ਲੱਖ ਚ ਬਣਾਉਂਦੇ ਹੈਗੇ ਆ, ਆਮ ਵਧੀਆ ਜਿਹੜਾ ਹੈਗਾ ਆ, ਤੇ ਉਹਨਾਂ ਨੂੰ 1 ਵੀਡੀਓ ਵੀ ਮਿਲ ਜਾਂਦਾ ਹੈਗਾ, ਤੇ ਫਿਲਮ ਦਾ ਪਾਰਟ ਵੀ ਮਿਲ ਜਾਂਦਾ ਆ ਜੀ, ਤੇ ਫਿਲਮ ਵਿੱਚੋਂ ਹੀ ਵੀਡੀਓ ਬਾਹਰ ਆ ਜਾਂਦਾ ਹੈਗਾ, ਤਾਂ ਉਹ ਚੈਨਲ ਤੇ ਲਾਉਂਦੇ ਹੈਗੇ ਜੀ। ਐਕਸਟਰਾ ਹੀ ਅਸੀਂ 3-4 ਗਾਣੇ ਬਣਾਉਣੇ ਹੋਣ ਵਧੀਆ 5-7 ਸਿੰਗਰਾਂ ਨਾਲ ਰਲ ਕੇ, ਇੱਕ ਵਧੀਆ ਵਧੀਆ ਫਿਲਮ ਜਿਹੜੀ ਆ ਉਹਦੇ ਬਜਟ ਦੇ ਗਾਣੇ ਹੁੰਦੇ ਆ, ਇਸ ਕਰਕੇ ਉਹ ਜਿਹੜੀਆਂ ਇਹ ਡਬਲ ਛਾਲ ਆ ਉਹਨਾਂ ਵਾਸਤੇ ਫਾਇਦੇਮੰਦ ਰਹੀ ਇਹ। ਇੱਕ ਤਾਂ ਐਕਟਿੰਗ ਕਰਨ ਦਾ ਵਧੀਆ, ਬੰਦਿਆਂ ਨਾਲ ਰਹਿਣ ਦਾ ਮੌਕਾ ਮਿਲ ਜਾਂਦਾ, ਵੀਡੀਓ ਜਿਹੜੀ ਆ ਉਹ ਫਿਲਮ ਦੇ ਵਿੱਚੋਂ ਹੀ ਚੱਕ ਕੇ ਮਤਲਬ ਚੈਨਲ ਦੇ ਲਾਉਣ ਦਾ ਮੌਕਾ ਮਿਲ ਜਾਂਦਾ, ਐਕਸਟਰਾ ਮਤਲਬ ਕਰਨਾ ਨੀ ਪੈਂਦਾ ਕੁਛ ਵੀ। ਜੀ ਜੀ, ਪਰ ਬਹੁਤ ਸਾਰੇ ਏਦਾਂ ਦੇ ਵੀ ਮਤਲਬ ਵੀ ਕਲਾਕਾਰ ਨੇ ਜਿਨ੍ਹਾਂ ਦੀ ਐਕਟਿੰਗ ਨੂੰ ਕੋਈ ਖਾਸ ਪ੍ਰੋਤਸਾਹਨ ਨੀ ਮਿਲਿਆ, ਜਿਹੜੇ ਹੈਗੇ ਇੱਕ ਤਰ੍ਹਾਂ ਨਾਲ ਜਿਹੜੇ ਦਰਸ਼ਕ ਸੀਗੇ ਉਹ ਉਹਨਾਂ ਨੇ ਬੋਰੀਅਤ ਮਹਿਸੂਸ ਕੀਤੀ, ਉਹਨਾਂ ਨੂੰ ਲੱਗਿਆ ਕਿ ਐਵੇਂ ਪੈਸੇ ਗੁਆ ਕੇ ਆਏ ਆ, ਕਿ ਬਤੌਰ ਗਾਇਕ ਸਗੋਂ ਇਹ ਜ਼ਿਆਦਾ ਸਫਲ ਸੀ, ਤੇ ਉਹਦੇ ਨਾਲ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਭਰਮ ਵੀ ਰੁੱਟਿਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ ਬਿਲਕੁਲ, ਗੱਲ ਸਹੀ ਹੈ ਵੈਸੇ, ਲੇਕਿਨ ਜਿੱਥੇ ਜਿੱਥੇ ਉਹ ਮਿਹਨਤ ਦੇ ਅਕੋਰਡਿੰਗ ਹੈ ਜੀ, ਜੇ ਉਹਦੇ ਦਿਮਾਗ ਨੇ ਕੰਮ ਕੀਤਾ ਵੀ ਮੈਂ ਇਹ ਆਹ ਕੰਮ ਕਰਦੇ ਨਾਲ ਆਹ ਵੀ ਕਰ ਸਕਦਾ ਹੈਗਾ ਆ, ਉਹ ਦੋਨਾਂ ਨੂੰ ਜੇ ਬਿਲਕੁਲ ਪੂਰਾ ਟਾਈਮ ਦਿੰਦਾ ਆ, ਪੂਰੀ ਮਿਹਨਤ ਕਰਦਾ ਆ, ਤੇ ਮੇਰਾ ਖਿਆਲ ਵੀ ਕੋਈ ਇਨਸਾਨ ਨਹੀਂ ਕਹਿ ਸਕਦਾ। ਜੇ ਕਿਸੇ ਕੰਮ ਵਿੱਚ ਵੀ ਕਮੀ ਰਹਿ ਗਈ ਹੈ, ਫਿਰ ਹਰ ਇੱਕ ਨੇ ਕਹਿਣਾ ਵੀ ਇੱਥੇ ਤੋਂ ਡੀ ਸੀਗਾ, ਇੱਥੇ ਤੋਂ ਨਾ ਆਉਂਦਾ ਤਾਂ ਚੰਗਾ ਸੀਗਾ। ਜੀ ਸੋ ਜੇ ਤੁਹਾਡੇ ਬਾਰੇ ਗੱਲ ਕਰੀਏ, ਜਿੱਦਾਂ ਤੁਸੀਂ ਦੋ ਕੰਮ ਤਾਂ ਨਾਲ ਨਾਲ ਕਰ ਰਹੇ ਹੋ ਮਾਸ਼ਾਅੱਲਾ, ਜਿਹੜੀ ਹੈ ਐਜੂਕੇਸ਼ਨ ਵੀ ਆਪਦੀ ਕੰਪਲੀਟ ਤਕਰੀਬਨ ਕਰ ਰਹੇ ਹੋ, ਸੋ ਨਾਲ ਗਾਇਕੀ ਹੈ, ਤੇ ਇਸ ਤੋਂ ਇਲਾਵਾ ਤੁਹਾਡੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਆਉਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਹਾਲਾਤ ਨੇ ਦਿੱਤਾ ਉਹਨਾਂ ਨੂੰ ਰਸਤਾ ਦਿੱਤਾ ਤਾਂ ਕਿ ਫਿਲਮਾਂ ਲਾਈਨ ਦੇ ਵਿੱਚ ਵੀ ਜਾ ਸਕਦੇ? ਹਾਂਜੀ, ਉਹ ਤਾਂ ਚਲੋ ਹਰ ਬੰਦੇ ਦਾ ਸੁਪਨਾ ਹੁੰਦਾ ਵੀ ਮੈਂ ਸਟੈਪ ਬਾਏ ਸਟੈਪ ਪਿੱਛੇ ਨੂੰ ਨਾ ਜਾਵਾਂ ਬਲਕਿ ਅੱਗੇ ਨੂੰ ਵਧਾਂ। ਤੇ ਆਸਟ੍ਰੇਲੀਆ ਤੋਂ ਡੀ ਐਸ ਦੇਵ ਆ, ਕਾਫੀ ਅੱਛੇ ਦੋਸਤ ਆ, ਤੇ ਉਹਨਾਂ ਨੇ ਬਾਂਹ ਫੜੀ ਆ ਤੇ ਮੇਰੇ ਵੀਡੀਓ ਆਪਣੇ ਹੀ ਪੈਸਿਆਂ ਨਾਲ ਆਪਣੇ ਹੀ ਖਰਚੇ ਤੇ ਸਾਰੇ ਬਣਾਏ ਹੈਗੇ ਆ, ਤੇ ਉਹ ਬੜੀਆਂ ਫਿਲਮਾਂ ਵੀ ਕਰਦੇ ਆ, ਕਰਨ ਜਾ ਰਹੇ ਆ, ਤੇ ਉਹਨਾਂ ਨੇ ਮੈਨੂੰ ਭਰੋਸਾ ਦਵਾਇਆ ਵੀ ਤੁਸੀਂ ਮਤਲਬ ਸਾਡੇ ਨਾਲ ਫਿਲਮ ਵਿੱਚ ਐਕਟ ਵੀ ਕਰੋਗੇ ਤਾਂ ਪਲੇ ਬੈਕ ਵੀ ਕਰੋਗੇ। ਤੇ ਬਾਕੀ ਹੋਰ ਵੀ ਸਾਡੇ ਮਿੱਤਰ ਦੋਸਤ ਸੁਖਦੇਵ ਬਰਨਾਲਾ ਜੀ ਹੈਗੇ ਆ, ਆਪਣੇ ਫਿਲਮਾਂ ਕੀਤੀਆਂ ਹਨ, ਗੁਰਚੇਤ ਚਿੱਤਰਕਾਰ ਜੀ, ਉਹਨਾਂ ਨਾਲ ਵੀ ਗੱਲਬਾਤ ਹੋਈ, ਉਹ ਵੀ ਮਤਲਬ ਕਹਿੰਦੇ ਵੀ ਤੁਸੀਂ ਇਹ ਕਰਨ ਦੇ ਕਾਬਲ ਹੋ, ਕਰ ਸਕਦੇ ਹੋ। ਬਾਕੀ ਇਹ ਮਿੱਤਰਾਂ ਦੋਸਤਾਂ ਦਾ ਮਿਲਣਾ ਹੀ ਇੱਕ ਰੱਬ ਦੀ ਕਿਰਪਾ, ਮੈਂ ਸਮਝਣਾ ਜੀ। ਜੀ ਬਿਲਕੁਲ, ਹਾਂਜੀ। ਹੁਣ ਤੱਕ ਦੇ ਸਫ਼ਰ ਦਾ ਇਹ ਕੋਈ ਭੁੱਲ ਯਾਦ ਤੁਹਾਡੇ ਮਨ ਦੇ ਵਿੱਚ ਹੋਵੇ, ਜਿਹਨੂੰ ਤੁਸੀਂ ਗਾਇਕੀ ਦੇ ਨਾਲ ਰਲ ਕੇ ਮਿਲ ਕੇ ਦੇਖਦੇ ਹੋ ਤੇ ਤੁਹਾਡੇ ਮਨ ਦੇ ਵਿੱਚ ਛੁਪੀ ਹੋਈ ਹੈ? ਹਾਂਜੀ, ਮੈਂ ਮੇਰੇ ਖਿਆਲ ਮੇਰੀ ਸੋਹਣੀ ਕੁੜੀ ਇੱਕ ਐਲਬਮ ਆਈ ਸੀਗੀ ਮੇਰੀ ਜੀ, ਉਹ ਫਸਟ ਐਲਬਮ ਸੀਗੀ, ਤਾਂ ਮੈਂ ਮੇਰੀ ਜਿਹਨੂੰ ਵੀ ਮੈਂ ਸੁਣਾਉਂਦਾ ਸੀਗਾ ਯਾਰ ਛੱਡ ਗਏ ਯਾਰ ਤੂੰ ਹੰਸਰਾਜ ਦੀ ਕੈਸਟ ਦੇ ਜਾਂਦਾ ਆਪਣਾ ਸੁਣਾ ਕੁਛ ਆਪਣਾ ਸੁਣਾ, ਤਾਂ ਮੇਰੀ ਆਵਾਜ਼ ਹੀ ਇਸ ਤਰੀਕੇ ਦੀ ਸੀਗੀ ਵੀ ਮੈਂ ਆਪਣੇ ਆਪ ਤੋਂ ਖੁਦ ਏਦਾਂ ਸਮਝਦਾ ਸੀਗਾ ਵੀ ਮੇਰੀ ਏਦਾਂ ਆਵਾਜ਼ ਕਿਉਂ ਇੰਨੀ ਆਵਾਜ਼ ਮਤਲਬ ਕਿਉਂ ਏਦਾਂ ਲੱਗਦੀ ਹੈਗੀ ਮਿਲਦੀ ਹੈ। ਹਾਂਜੀ, ਤੇ ਫਿਰ ਇਸ ਚੀਜ਼ ਨੂੰ ਚਲੋ ਚੇਂਜ ਤਾਂ ਕੀਤਾ ਮੈਂ, ਉਸ ਸਮੇਂ ਦੀ ਗੱਲ ਆ ਵੀ ਉਹ ਪੈਸੇ ਨਹੀਂ ਹੁੰਦੇ ਸੀਗੇ, ਰਿਕਾਰਡਿੰਗ ਦੇ ਪੈਸੇ ਹੀ ਕੋਲ ਹੋਣੇ ਆਪਣੇ, ਤੇ ਤੁਸੀਂ ਸੁਣ ਕੇ ਹੈਰਾਨ ਰਹੋਗੇ, ਮੈਂ 80 ਕਿਲੋਮੀਟਰ ਆਉਣ 80 ਕਿਲੋਮੀਟਰ ਜਾਣ ਆਪਣੇ ਸਿਟੀ ਦਸੂਹਾ ਤੋਂ ਤੁਰ ਕੇ ਗਿਆ ਤੇ ਤੁਰ ਕੇ ਆਇਆ। ਵਾਹ ਵਾਹ, ਕੀ ਬਾਤ ਹੈ। ਮੈਨੂੰ ਇਹ ਸੀਗਾ ਵੀ ਅੱਗਿਓਂ ਮੈਂ ਗੱਲ ਨੀ ਸੁਣਨੀ, ਤੁਰ ਕੇ ਚਲ ਜਾਗਾ, ਤੁਰ ਕੇ ਆ ਜਾਗਾ, ਨੋ ਪ੍ਰੋਬਲਮ। ਤੇ ਉੱਥੇ ਪੂਰੇ ਪੈਸੇ ਦਿੱਤੇ, ਉਹ ਮੈਨੂੰ ਅੱਗੇ ਕਹਿੰਦੇ ਹੁੰਦੇ ਸੀ ਤੁਹਾਡੀ ਗੱਡੀ ਕਿੱਥੇ ਆ, ਤੁਸੀਂ ਕਿੱਥੇ ਲਾਈ, ਇੱਥੇ ਪਾਰਕਿੰਗ ਹੈ ਨੀ। ਮੈਂ ਕਿਹਾ ਜੀ ਦੇਖੋ, ਗਰੀਬੀ ਲੈਵਲ ਚ ਸਾਡੀਆਂ ਜਿਹੜੀ ਦੋ ਲੱਤਾਂ ਉਹ ਗੱਡੀ ਸਾਡੀ ਹੈਗੀ ਆ, ਤਾਂ ਫਿਰ ਜਦ ਉਹਨਾਂ ਨਾਲ ਨਾ ਗੱਲ ਕਰਦੇ ਹੋਏ ਮੈਂ ਟਾਈਮ ਨਾਲ ਵਿਹਲਾ ਹੁੰਦਾ ਸੀਗਾ, ਤੇ ਜਿੱਧਰੋਂ ਰਸਤਾ ਮੇਰਾ ਤੁਰ ਪੈਣਾ, ਜੇ ਕੋਈ 5 ਕਿਲੋਮੀਟਰ ਦਾ ਕਿਸੇ ਨੂੰ ਹੱਥ ਵੀ ਦੇਣਾ ਉਹਨੇ ਚੜਾ ਲੈਣਾ। ਲੇਕਿਨ ਇਹ ਚੀਜ਼ਾਂ ਜਿਹੜੀਆਂ ਮਤਲਬ ਬਹੁਤ ਮੈਨੂੰ ਇਹਨਾਂ ਚੀਜ਼ਾਂ ਨੇ ਫਾਇਦਾ ਦਿੱਤਾ ਹੈਗਾ, ਮੇਰੀ ਮੈਨੂੰ ਆਪਣੇ ਆਪ ਚ ਪੱਕਾ ਕੀਤਾ ਆ ਵੀ ਇਹ ਜਿਹੜੀਆਂ ਚੀਜ਼ਾਂ ਹੋਣੀਆਂ ਵੀ ਜ਼ਰੂਰੀ ਚਾਹੀਦੀਆਂ, ਜਿੰਨਾ ਚਿਕਰ ਇਹ ਧੱਕੇ ਨਾ ਹੋਣ ਉਹਨਾਂ ਚਿਕਰ ਜਿਹੜੀ ਮੰਜ਼ਿਲ ਸਾਡੇ ਨੂੰ ਦਿਖਾਈ ਨੀ ਦਿੰਦੀ ਬਿਲਕੁਲ। ਤੇ ਜੇ ਆਸਾਨੀ ਨਾਲ ਮੰਜ਼ਿਲ ਮਿਲ ਜੇ ਤਾਂ ਉਹਦੀ ਫਿਰ ਕਦਰ ਵੀ ਨੀ ਮਨ ਦੇ ਵਿੱਚ ਹੁੰਦੀ, ਫੇਰ ਕਦਰ ਨੀ ਜੀ ਹੁੰਦੀ। ਬਿਲਕੁਲ ਜੀ। ਸੋ ਜਾਣ ਤੋਂ ਪਹਿਲਾਂ ਮੈਂ ਇਸ ਤੋਂ ਪਹਿਲਾਂ ਕਿ ਤੁਹਾਡੇ ਤੋਂ ਆਖਰੀ ਸਵਾਲ ਪੁੱਛਾਂ, ਸਾਡੇ ਜਿਹੜੇ ਰਾਬਤਾ ਪਰਿਵਾਰ ਤੁਹਾਨੂੰ ਸੁਣ ਰਿਹਾ ਉਹਦੇ ਲਈ ਇੱਕ ਖੂਬਸੂਰਤ ਜਿਹਾ ਗੀਤ ਹੋ ਜਾਏ। ਠੀਕ ਆ ਜੀ। ਮੈਂ ਨਾ ਪਹਿਲਾਂ ਲਿਖਿਆ ਸੀ ਕਾਪੀ ਤੋਂ ਮੈਂ ਰੀਡ ਕੀਤਾ ਸੀ ਕਾਫੀ ਜੀ, ਤੇ ਹੁਣ ਮੈਨੂੰ ਮਤਲਬ ਥੋੜਾ ਏਦਾਂ ਵੀ ਕਾਲਜ ਚ ਰਹਿ ਰਹਿ ਕੇ ਥੋੜਾ ਜਿਹਾ ਹੋ ਜਾਂਦਾ ਯਾਦਾਸ਼ਤ ਤੇ ਫਰਕ ਪੈਂਦਾ ਹੌਲੀ ਹੌਲੀ। ਨਹੀਂ ਚਲੋ ਕੋਈ ਗੱਲ ਨੀ, ਕੋਈ ਦੋ ਲਾਈਨਾਂ ਸੁਣਾ ਦਿਓ ਤੁਸੀਂ। ਹਾਂਜੀ ਹਾਂਜੀ ਇੱਕ ਹਾਂਜੀ ਹਾਂਜੀ ਉਹ ਮੈਂ ਸੁਣਾਉਂਦਾ ਇੱਕ ਇਹ ਹੰਸਰਾ ਹੰਸ ਜੀ ਦੇ ਉਹਨਾਂ ਨੇ ਇੱਕ ਆਪ ਖੁਦ ਦਾ ਇੱਕ ਸ਼ੇਅਰ ਲਿਖਿਆ ਸੀਗਾ ਜੀ। ਹਾਂਜੀ, ਤੇ ਉਹ ਅਕਸਰ ਗਾਇਆ ਕਰਦੇ ਸੀ, ਉਹਦਾ ਮੈਨੂੰ ਵੀ ਬੜਾ ਹਾਸਾ ਆਉਂਦਾ ਹੁੰਦਾ ਸੀਗਾ। ਤੇ ਅਕਸਰ ਉਹਨਾਂ ਨੇ ਵੀ ਮਜ਼ਾਕੀਆ ਸਟਾਈਲ ਵਿੱਚ ਜਿਹੜੇ ਸਾਹਮਣੇ ਬੈਠੇ ਉਹਨਾਂ ਨੂੰ ਕਹਿਣਾ, ਉਹ ਕਹਿੰਦੇ ਸੀ, ਮੈਨੇ ਕਹਾ ਕਿ ਦਿਲ ਰੁਬਾ ਬੋ ਬੋਲੀ ਮੇਰੇ ਪਾਸ ਆ, ਮੈਨੇ ਕਹਾ ਕਿ ਮੁਝੇ ਪਿਆਰ ਹੈ, ਬੋ ਬੋਲੀ ਤੂੰ ਮੇਰਾ ਦਿਲਦਾਰ ਹੈ, ਮੈਨੇ ਕਹਾ ਗੁੰਗਟ ਉਠਾ, ਬੋ ਬੋਲੀ ਪੈਸੇ ਦਿਖਾ, ਮੈਨੇ ਕਹਾ ਪੈਸੇ ਨਹੀਂ, ਬੋ ਬੋਲੀ ਹਟ ਐਸੇ ਨਹੀਂ, ਮੈਨੇ ਕਹਾ ਮਹਿੰਗਾਈ ਹੈ, ਬੋ ਬੋਲੀ ਤੂੰ ਮੇਰਾ ਬਾਈ ਹੈ। ਇਹ ਸ਼ੇਰ ਕਾਫੀ ਮਤਲਬ ਐਂਟਰਟੇਨਮੈਂਟ ਵਾਲਾ ਸੀਗਾ, ਲੋਕ ਬੈਠੇ ਸੁੱਤਿਆਂ ਨੂੰ ਮਤਲਬ ਇੱਕ ਵਾਰੀ ਅੱਖਾਂ ਖੋਲ ਦਿੰਦਾ ਸੀਗਾ, ਇਹਨੂੰ ਕੁਛ ਗੱਲ ਕਹੀ ਹੈ ਕਿਸੇ ਨੇ, ਤੇ ਮੇਰਾ ਖਿਆਲ ਹੈ ਤੁਹਾਡਾ ਮਨ ਪਸੰਦ ਵੀ ਬਣ ਗਿਆ ਸੀ ਫਿਰ। ਆਖਿਰ ਦੇ ਵਿੱਚ ਅੱਜ ਦੇ ਗੀਤਕਾਰਾਂ ਨੂੰ, ਅੱਜ ਦੇ ਗਾਇਕਾਂ ਨੂੰ ਤੇ ਅੱਜ ਦੇ ਦਰਸ਼ਕਾਂ ਤੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਪਹਿਲੀ ਗੱਲ ਦੀ ਮੈਸੇਜ, ਮੈਂ ਇੰਨਾ ਕਾਬਲ ਨਹੀਂ ਵੀ ਮੈਂ ਕਿਸੇ ਨੂੰ ਕੁਛ ਕਵਾਂ, ਆਪਣੇ ਆਪ ਚ ਸਾਰੇ ਕਿਉਂਕਿ ਕੁਛ ਕਈ ਕਈ ਵਾਰੀ ਅਸੀਂ ਕਲੀਅਰ ਹੁੰਦੇ ਆ। ਅਮਰੀਕ ਜੱਸਲ ਜੀ, ਅਸੀਂ ਬਹੁਤ ਸਾਰੀਆਂ ਗੱਲਾਂ ਲਈ, ਬਹੁਤ ਸਾਰੇ ਫੈਸਲਿਆਂ ਲਈ ਕਲੀਅਰ ਹੁੰਦੇ ਆ ਕਿ ਮਤਲਬ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ, ਤੇ ਉਹ ਤੁਹਾਡੇ ਅੰਦਰ ਜਿਹੜੀ ਕਲੈਰਿਟੀ ਹੈ ਉਹ ਲਾਜ਼ਮੀ ਸਾਂਝੀ ਕਰੋ। ਹਾਂਜੀ ਹਾਂਜੀ ਹਾਂਜੀ, ਮੈਂ ਤੇ ਚਾਹੁੰਦਾ ਵੀ ਸਮੇਂ ਨੂੰ ਮੁੱਖ ਰੱਖ ਕੇ ਲਿਖਿਆ ਜਾਵੇ, ਸਮੇਂ ਨੂੰ ਮੁੱਖ ਰੱਖ ਕੇ ਜਿਹੜਾ ਲਿਖਣਾ ਹੈਗਾ ਉਹੀ ਸਭ ਤੋਂ ਵੱਡੀ ਗੱਲ ਆ। ਮਨ ਘੜਤ ਜਿਹੜਾ ਲਿਖਣਾ ਹੈਗਾ ਆ, ਮਨ ਘੜਤ ਉਹ ਬਹੁਤ ਦੇਰ ਨੀ ਚੱਲਦਾ ਹੈਗਾ, ਉਹ ਕਲਮ ਉਸੇ ਚੀਜ਼ ਤੇ ਹੀ ਘੁਮਾਉਣੀ ਚਾਹੀਦੀ ਆ। ਜਿੱਦਾਂ ਅੱਜ ਬੇਰੁਜ਼ਗਾਰੀ ਦੀ ਗੱਲ ਹੈਗੀ ਆ, ਅੱਜ 70% ਲੋਕ ਬੇਰੁਜ਼ਗਾਰ ਘੁੰਮ ਰਹੇ ਆ, ਤੇ ਮੈਂ ਚਾਹੁੰਦਾ ਵੀ ਘੱਟੋ ਘੱਟ ਵੀ ਜੇ ਅਸੀਂ ਕੁੜੀਆਂ ਦੀ ਤਾਂ ਮੁੰਡਿਆਂ ਦੀ ਲਾਈਨ ਲੈ ਕੇ ਅਸੀਂ ਹਰ ਵੱਖੋ ਵਰਕੇ ਚਾਲੇ ਕਰੀ ਜਾ ਰਹੇ ਹਾਂ, ਤੇ ਇਸ ਚੀਜ਼ ਨੂੰ ਵੀ ਜ਼ਰੂਰ ਜੋਸ਼ ਦੇਣਾ ਚਾਹੀਦਾ ਹੈਗਾ ਤੇ ਜਿਹੜੀ ਬੇਰੁਜ਼ਗਾਰੀ ਆ ਇੱਥੇ ਵੀ ਕੁਛ ਲਿਖਿਆ ਜਾਵੇ, ਤੇ ਤਾਂ ਕਿ ਸਰਕਾਰ ਤੱਕ ਜਿਹੜੀ ਸਾਡੀ ਇਹ ਗੱਲ ਪਹੁੰਚੀ ਤਾਂ ਬੇਰੁਜ਼ਗਾਰੀ ਦੇ ਠੱਲ ਹੋਵੇ ਤੇ ਹਰ ਬੰਦਾ ਆਪਣੇ ਆਪ ਚ ਘਰ ਰੋਟੀ ਖਾਣ ਜੋਗਾ ਬਣੇ। ਜਿੱਦਾਂ ਹੁਣ ਦੇਖੋ ਮੈਂ ਫਿਜੀਕਲ ਐਜੂਕੇਸ਼ਨ ਚ ਪੂਰਾ ਮਤਲਬ ਆਪਣੇ ਆਪ ਸਮਝਦਾ, ਥੋੜੇ ਚਿਰ ਚ ਐਜੂਕੇਸ਼ਨ ਕੰਪਲੀਟ ਹੋ ਜਾਂਦੀ ਆ, ਲੇਕਿਨ ਮੈਂ ਫਿਰ ਵੀ ਬੇਰੁਜ਼ਗਾਰ ਸਮਝਦਾ ਆਪਣੇ ਆਪ ਨੂੰ। ਬਿਲਕੁਲ, ਮੇਰੇ ਕੋਲ ਜਿੰਨਾ ਮਰਜ਼ੀ ਪੈਸਾ ਆ ਜਾਵੇ, ਜਿੰਨਾ ਮਰਜ਼ੀ ਮੈਂ ਸ਼ੋਰਟ ਕਮਾ ਲਵਾਂ, ਲੇਕਿਨ ਜੋ ਮੈਂ ਸ਼ੁਰੂ ਤੋਂ ਮਿਹਨਤ ਲੈ ਕੇ ਐਜੂਕੇਸ਼ਨ ਪ੍ਰਾਪਤ ਕੀਤੀ ਆ, ਉਹਦੇ ਪ੍ਰਤੀ ਮੈਂ ਬੇਰੁਜ਼ਗਾਰ ਹੀ ਆ। ਮੇਰੇ ਵਰਗੇ ਏਦਾਂ ਦੇ ਕਾਫੀ ਲੋਕ ਏਦਾਂ ਦੇ ਹੈਗੇ ਜਿਹੜੇ ਬੇਰੁਜ਼ਗਾਰ ਆ, ਤੇ ਇਸ ਤਰੀਕੇ ਤੇ ਵੀ ਕਲਮ ਘੁਮਾਉਣੀ ਚਾਹੀਦੀ ਆ, ਇਹ ਬਿਲਕੁਲ ਸੱਚਾਈ ਵਾਲੀ ਗੱਲ ਹੋਵੇ ਜਿੱਥੇ। ਜੀ ਹਾਂਜੀ ਜੀ ਜੀ, ਤੇ ਬਾਕੀ ਵੀਡੀਓ ਦੇ ਪੱਖ ਚ ਲੈ ਲਈਏ ਜਾਂ ਸਿੰਗਿੰਗ ਦੇ ਪੱਖ ਚ ਲੈ ਲਈਏ, ਸਿੰਗਿੰਗ ਜੋ ਕੋਈ ਵੀ ਕਰਦਾ ਹੈਗਾ ਆਪਣੇ ਆਪ ਚ ਬਹੁਤ ਵਧੀਆ ਆ, ਰਾਗਦਾਰੀ ਕਰਦੇ ਆ ਬਹੁਤ ਵਧੀਆ, ਜਿੱਥੋਂ ਸਿੱਖਿਆ ਬਹੁਤ ਵਧੀਆ ਪਹੁੰਚਿਆ, ਲੇਕਿਨ ਅਸੀਂ ਉੱਥੇ ਮਾਰ ਖਾਂਦੇ ਹਾਂ ਜਿੱਥੋਂ ਪ੍ਰੈਜੈਂਟੇਸ਼ਨ ਤੇ ਮਾਰ ਖਾਂਦੇ ਹਾਂ, ਤੇ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਤੇ ਕਰ ਕੀ ਰਹੇ ਹਾਂ। ਤੇ ਜੇ ਵੀਡੀਓ ਵੀ ਆ ਇਸ ਤਰੀਕੇ ਦਾ ਮਤਲਬ ਹੋਣਾ ਚਾਹੀਦਾ ਹੈਗਾ, ਬਈ ਇਹ ਨੀ ਵੀ ਅਸੀਂ ਏਦਾਂ ਦੀ ਕੁਛ ਬਣਾ ਲਈਏ ਲੋਕਾਂ ਨੂੰ ਦੇਖਣ ਦੇ ਮਜਬੂਰ ਕਰੀਏ, ਲੋਕਾਂ ਨੇ ਵਾਹ ਵੀ ਵਾਹ ਬੜਾ ਵਧੀਆ, ਘੱਟੋ ਘੱਟ ਉਸ ਚੀਜ਼ ਚ ਸੇਧ ਹੋਣੀ ਚਾਹੀਦੀ ਆ, ਤਾਂ ਜਿਸ ਤਰੀਕੇ ਦਾ ਕੋਈ ਕੰਮ ਹੋਵੇ ਉਸ ਤਰੀਕੇ ਦੀ ਲੁੱਕ ਹੋਣੀ ਚਾਹੀਦੀ ਆ, ਤੇ ਤਾਂ ਹੀ ਮਤਲਬ ਲੋਕਾਂ ਚ ਅਸੀਂ ਰਾਈਜ਼ ਕਰ ਸਕਾਂਗੇ, ਤਾਂ ਹੀ ਤਰੱਕੀ ਕਰ ਸਕਾਂਗੇ। ਬਿਲਕੁਲ, ਬਹੁਤ ਸਾਰੇ ਬਹੁਤ ਹੀ ਖੂਬਸੂਰਤ ਵਿਚਾਰ ਤੁਹਾਡੇ ਅਮਰੀਕ ਜੱਸਲ ਜੀ, ਰਾਬਤਾ ਰੇਡੀਓ ਵੱਲੋਂ ਤੁਹਾਡੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ, ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਤੁਹਾਡੀ ਮਿਹਨਤ ਹੈ ਇਹ ਸਿਰੜੀ ਮਿਹਨਤ ਹੈ, ਖਾਸ ਤੌਰ ਤੇ ਜਿੱਦਾਂ ਤੁਸੀਂ 80 ਕਿਲੋਮੀਟਰ ਪੈਦਲ ਤੁਰਨ ਵਾਲੇ ਸਫ਼ਰ ਦੀ ਗੱਲ ਕੀਤੀ ਹੈ, ਤੇ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਤੇ ਇਹ ਮਿਹਨਤ ਵੀ ਉਹਨਾਂ ਦੇ ਹਿੱਸੇ ਹੀ ਆਉਂਦੀ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸਮਾਨ ਦੇ ਵਿੱਚ ਚੰਦਰਮਾ ਵਾਂਗੂ ਚਮਕਦੇ ਨੇ, ਤੇ ਅਖੀਰ ਦੇ ਵਿੱਚ ਉਹ ਚਮਕਦੇ ਵੀ ਨੇ, ਕਿਉਂਕਿ ਉਹਨਾਂ ਦੀ ਮਿਹਨਤ ਹੈ ਉਹਦੀ ਰੋਸ਼ਨੀ ਦੇ ਜਿਹੜੀਆਂ ਕਿਰਨਾਂ ਨੇ ਉਹ ਚਾਰੇ ਪਾਸੇ ਲਾਜ਼ਮੀ ਫੈਲਦੀਆਂ ਨੇ, ਤੇ ਅਸੀਂ ਦੁਆ ਕਰਦੇ ਹਾਂ ਕਿ ਤੁਹਾਡਾ ਵੀ ਅਸਮਾਨ ਦੇ ਵਿੱਚ ਚੰਨ ਤਾਰਿਆਂ ਦੀ ਤਰ੍ਹਾਂ ਇਸੇ ਤਰ੍ਹਾਂ ਨਾ ਚਮਕੇ, ਤੇ ਤੁਹਾਡੀ ਮਿਹਨਤ ਸਭ ਨੂੰ ਦਿਸੇ। ਸੋ ਇਸ ਉਮੀਦ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਤਹਿ ਦਿਲੋਂ, ਕਿਉਂਕਿ ਤੁਸੀਂ ਸਾਡੇ ਨਾਲ ਜੁੜੇ, ਆਪਣਾ ਖੂਬਸੂਰਤ ਤੇ ਬਹੁਤ ਕੀਮਤੀ ਟਾਈਮ ਸਾਡੇ ਰੇਡੀਓ ਨੂੰ ਦਿੱਤਾ, ਤੇ ਸਾਡੇ ਸਰੋਤਿਆਂ ਨੂੰ ਇਹਨੇ ਆਨੰਦ ਮਾਣਿਆ ਤੁਹਾਡਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ ਰਾਬਤਾ ਰੇਡੀਓ ਪੂਰੀ ਟੀਮ ਦਾ, ਜਿਨ੍ਹਾਂ ਨੇ ਕਿ ਮਾਣ ਬਖਸ਼ਿਆ ਮੇਰੀ ਆਵਾਜ਼ ਨੂੰ।